ਦੋਹਰਾ ਸੁਨਕੈ ਸਿੰਘਨ ਸਭਨ ਤੇ ਪਰ ਉਪਕਾਰ ਵਿਸਾਲ ਨਾ ਸਤਿਗੁਰ ਇਤਿਹਾਸ ਜਸ ਉਰ ਵਿਚਾਰ ਤਿਸ ਕਾਲ ਸੁਨਕੈ ਸਿੰਘਨ ਸਭਨ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਦੀ ਦੀਵਾਨ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਆਪਾਂ ਗੁਰੂ ਮਹਾਰਾਜ ਦੇ ਦਰਸ਼ਨ ਨਾਲ ਸ਼ਬਦ ਸਰੂਪ ਦੇ ਕਰਦਿਆਂ ਹੋਇਆਂ ਕੁਝ ਸਮਾਂ ਗੁਰੂ ਕਾ ਇਤਿਹਾਸ ਪੜ੍ਹਦੇ ਸੁਣਦੇ ਹਾਂ, ਜਿਸ ਨੂੰ ਕਵੀ ਸੰਤੋਖ ਸਿੰਘ ਜੀ ਨੇ ਸੋਹਣਾ ਛੰਦਾਬੰਦੀ ਵਿੱਚ ਸੋਹਣੇ ਕਾਵਿ ਦੇ ਨਿਯਮਾਂ ਵਿੱਚ ਲਿਆ ਕੇ ਲਿਖਿਆ ਹੈ। ਪਹਿਲਾਂ ਗੁਰੂ ਨਾਨਕ ਪ੍ਰਕਾਸ਼ ਪੜ੍ਹਿਆ ਸੁਣਿਆ ਵਿਚਾਰਿਆ ਸੰਪੂਰਨਤਾ ਉਪਰੰਤ ਜਿਸ ਪੁਸਤਕ ਦਾ ਆਪ ਜੀ ਨੇ ਨਾਮ ਗੁਰਪ੍ਰਤਾਪ ਸੂਰਜ ਗ੍ਰੰਥ ਰੱਖਿਆ ਸੀ, ਔਰ ਅਰਦਾਸ ਕਰਕੇ ਆਪਾਂ ਉਸਦੀ ਪ੍ਰਾਰੰਭਤਾ ਕੀਤੀ ਹੋਈ ਹੈ। ਕਵੀ ਜੀ ਨੇ ਜਿੱਥੋਂ ਇਹ ਸਾਰਾ ਇਤਿਹਾਸ ਆਪ ਜੀ ਨੂੰ ਹਾਸਲ ਹੋਇਆ, ਉਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਸਨ, ਜੋ ਬਾਬਾ ਬੁੱਢਾ ਸਾਹਿਬ ਜੀ ਅੰਸ ਵੰਸ ਵਿੱਚੋਂ ਸਨ। ਉਹ ਸਾਰਾ ਹੀ ਭਾਈ ਸਾਹਿਬ ਜੀ ਦਾ ਪਿਛੋਕੜ ਦੱਸਿਆ ਵੀ ਭਾਈ ਸਾਹਿਬ ਕਿਸਦੇ ਸਪੁੱਤਰ ਸਨ, ਇਹ ਕਿਹੜੀ ਅੰਸ ਵੰਸ ਵਿੱਚੋਂ ਸਨ। ਉਹ ਸਾਰੀ ਸੰਗਲੀ ਬਾਬਾ ਬੁੱਢਾ ਸਾਹਿਬ ਜੀ ਤੋਂ ਲੈ ਕੇ ਉਹਦਾ ਵਰਣਨ ਕਵੀ ਜੀ ਨੇ ਕੀਤਾ। ਫਿਰ ਭਾਈ ਰਾਮ ਕੌਰ ਜੀ ਅਵਸਥਾ ਦਾ ਖੋਲ੍ਹ ਖੋਲ੍ਹ ਕੇ ਬਿਆਨ ਕੀਤਾ, ਜਿਹੜੀ ਨਿਤ ਦੀ ਕਿਰਿਆ ਉਹ ਦੱਸੀ। ਕੱਲ੍ਹ ਆਪਾਂ ਪ੍ਰਸੰਗ ਪੜ੍ਹਿਆ ਸੀ ਕਿ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਇਹ ਇਤਿਹਾਸ ਕਿਉਂ ਸੁਣਾਇਆ, ਇਹਦਾ ਕਾਰਨ ਕੀ ਬਣਿਆ। ਅਚਲ ਨਗਰ ਤੋਂ ਸਿੰਘ ਜਦੋਂ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਕਰ ਦਿੱਤਾ, ਤਖ ਦੇ ਕੇ ਜੋਤੀ ਜੋਤ ਸਮਾ ਗਏ ਸਨ, ਜੋ ਵਿਛੋੜੇ ਕਰਕੇ ਫਿਰ ਵਿਆਕੁਲ ਅਵਸਥਾ ਵਿੱਚ ਰਹਿਣ ਲੱਗ ਪਏ, ਕਿਉਂਕਿ ਇੱਕ ਤਾਂ ਗੁਰੂ ਮਹਾਰਾਜ ਦੇ ਬਚਨ ਸੁਣਦੇ ਸੀ, ਦੂਜੇ ਹਮੇਸ਼ਾ ਦਰਸ਼ਨ ਦੀਦਾਰ ਕਰਦੇ ਸਨ, ਅਤੇ ਬਾਕੀ ਸੰਸਾਰ ਤੱਕ ਉਹਨਾਂ ਨੂੰ ਇੱਛਾ ਹੈ ਹੀ ਨਹੀਂ ਸੀ, ਹੋਰ ਕੋਈ ਸੰਸਾਰੀ ਫੁਰਨੇ ਫੁਰਦੇ ਹੀ ਨਹੀਂ ਸੀ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਵਨਿਆਈ ਅਵਸਥਾ ਵਿੱਚ ਵਿਰਾਜਦੇ ਸਨ, ਪਰ ਫਿਰ ਵੀ ਸਰਗੁਣ ਰੂਪ ਸਤਿਗੁਰੂ ਦੇ ਦਰਸ਼ਨ ਕਰਕੇ ਵਚਨ ਸੁਣ ਕੇ ਜ਼ਿਆਦਾ ਆਨੰਦ ਮਸਤ ਰਹਿੰਦੇ ਸਨ। ਉਹ ਜਦੋਂ ਦੋਵੇਂ ਚੀਜ਼ਾਂ ਨਾ ਹੋਈਆਂ, ਫਿਰ ਵਿਛੋੜੇ ਕਰਕੇ ਮਹਾਰਾਜ ਦੇ ਦਰਸ਼ਨ ਨਾ ਹੋਣ ਕਰਕੇ ਔਖੇ ਹੋਏ, ਉਧਰੋਂ ਚੱਲਦੇ ਹੋਏ ਪੰਜਾਬ ਵਿੱਚ ਆਏ, ਭਾਈ ਸਾਹਿਬ ਜੀ ਦੀ ਛੁਰੀ ਵਿੱਚ ਆ ਕੇ ਬੇਨਤੀ ਕੀਤੀ ਕਿ ਆਪ ਸਤਿਗੁਰੂ ਸਾਹਿਬ ਦੇ ਸਾਨੂੰ ਦਰਸ਼ਨ ਕਰੋ, ਸਰਵਣ ਦਰਸ਼ਨ ਕਰਾਓ, ਸਾਰਾ ਇਤਿਹਾਸ ਸੁਣਾਓ। ਉਹ ਫਿਰ ਜਿਵੇਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸਾਰਾ ਇਤਿਹਾਸ ਸੁਣਾਇਆ, ਲਿਖਾਰੀ ਭਾਈ ਸਾਹਿਬ ਸਿੰਘ ਜੀ ਨੂੰ ਜੋ ਸੌ ਸਾਖੀ ਦੇ ਕਰਤਾ ਉਹਨਾਂ ਨੂੰ ਲਾਇਆ, ਫਿਰ ਉਹ ਇਤਿਹਾਸ ਲਿਖਿਆ ਗਿਆ। ਫਿਰ ਉਹ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਵੀ ਮੇਰੇ ਕੋਲ ਕਿਵੇਂ ਆਇਆ ਉਹਦਾ ਪਿਛੋਕੜ ਵੀ ਦੱਸਿਆ। ਉਹ ਬਾਬਾ ਅੱਲਾ ਸਿੰਘ ਜੋ ਪਟਿਆਲੇ ਦਾ ਮਹਾਰਾਜਾ ਸੀ, ਰਿਆਸਤੀ ਰਾਜਾ ਸੀ, ਇਹਦੀ ਸਪੁੱਤਰੀ ਬੀਬੀ ਪ੍ਰਧਾਨ ਕੌਰ, ਜੋ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਪੁੱਤਰ ਜਾਂ ਪੋਤਰੇ ਨੂੰ, ਉਹ ਦੋਹਾਂ ਰੂਪ ਵਿੱਚ ਹੀ ਲਿਖਿਆ ਹੋਇਆ ਹੈ। ਪੁੱਤਰ ਮੋਹਰ ਸਿੰਘ ਸੀ ਅਤੇ ਜਿਹੜਾ ਪੋਤਰ ਆ ਉਹ ਕਾਂਤ ਸਿੰਘ ਸੀ। ਇਹ ਕਾਂਤ ਸਿੰਘ ਨੂੰ ਜਾਂ ਮੋਹਰ ਸਿੰਘ ਨੂੰ ਵਿਆਹੀ ਹੋਈ ਸੀ, ਕਿਉਂਕਿ ਜਿਵੇਂ ਦੋ ਰੂਪਾਂ ਵਿੱਚ ਸੁਣਿਆ ਉਵੇਂ ਇਤਿਹਾਸਕਾਰਾਂ ਨੇ ਉਸਨੂੰ ਉਸੇ ਰੂਪ ਵਿੱਚ ਹੀ ਲਿਖ ਦਿੱਤਾ ਹੈ। ਚਲੋ ਭਾਵੇਂ ਪੋਤਰਾ ਸੀ ਭਾਵੇਂ ਪੁੱਤਰ ਸੀ, ਜਿਹੜੀ ਭਾਈ ਸਾਹਿਬ ਰਾਮ ਕੌਰ ਦੀ ਅੰਸ ਵੰਸ ਵਿੱਚੋਂ ਸੀ, ਇਹਦੇ 'ਚ ਸਾਨੂੰ ਹੁਣ ਕੋਈ ਤਰਕ ਵਿਤਾਰਕ ਨਹੀਂ ਕਰਨੀ ਚਾਹੀਦੀ ਹੈ ਵੀ ਇੱਕ ਵੀ ਨਹੀਂ ਪੋਤਰਾ ਸੁਖਾਨ ਸਿੰਘ ਸੀ, ਦੂਜਾ ਕੋਈ ਨਹੀਂ ਮੋਹਰ ਸਿੰਘ ਪੁੱਤਰ ਸੀ, ਵੀ ਉਹਨੂੰ ਵਿਆਹੀ ਕੋਈ ਸੀ ਪ੍ਰਧਾਨ ਕੌਰ, ਯਾਨੀ ਕਿਸੇ ਨੂੰ ਵਿਆਹੀ ਭਾਈ ਰਾਮ ਕੌਰ ਜੀ ਦੀ ਅੰਸਰੰਸ ਵਿੱਚ ਪਿਆਈ ਸੀ, ਸਿੱਧੀ ਗੱਲ ਹੈ। ਇਸ ਕਰਕੇ ਉਹਨਾਂ ਦੇ ਨਾਲ ਇਹਨਾਂ ਦਾ ਜਦੋਂ ਉਹਨਾਂ ਦੇ ਘਰ ਵਿਆਹੀ ਹੈ ਫਿਰ ਉਸਨਾਂ ਦੇ ਘਰ ਦਾ ਸਭ ਕੁਛ ਇਹਦੇ ਸਪੁਰਦੀ ਸੀ। ਗੁਰੂ ਕਾ ਇਤਿਹਾਸ ਭਾਈ ਸਾਹਿਬ ਰਾਮ ਕੌਰ ਜੀ ਨੇ ਲਿਖਿਆ ਸੀ, ਪੁੱਤਰ ਕੋਲ ਹੋਇਆ ਜੇ ਪੋਤਰੇ ਕੋਲ ਹੋਇਆ ਕੋਈ ਗੱਲ ਹੈ, ਉਹਨੂੰ ਵਿਆਹੀ ਗਈ ਫਿਰ ਇਹਦੇ ਕੋਲ ਆ ਗਿਆ। ਉਹ ਚੜ੍ਹਾਈ ਦਾ ਪਤੀ ਕਰ ਗਿਆ ਸੀ, ਫਿਰ ਵਿਰਾਗ ਅਵਸਥਾ ਵਿੱਚ ਹੋ ਗਈ, ਵਿਆਹ ਦੂਜੇ ਨੇ ਕਰਾਇਆ ਨਹੀਂ। ਉੱਥੋਂ ਰਵਿਦਾਸ ਕੇ ਨਗਰ ਛੱਡ ਕੇ ਬਰਨਾਲੇ ਆ ਗਈ। ਇੱਥੇ ਕੋਈ ਚੰਗੇ ਵਿਦਵਾਨ ਅਤੇ ਉੱਚੀ ਅਵਸਥਾ ਦੇ ਸਾਧੂ ਸਨ, ਫਿਰ ਇਹਨਾਂ ਕੋਲ ਹੀ ਰਹਿਣ ਲੱਗ ਪਈ, ਇੱਥੇ ਹੀ ਬ੍ਰਹਮ ਵਿਦਿਆ ਪੜ੍ਹਨ ਲੱਗ ਪਈ। ਇਹ ਇੱਧਰ ਭਾਈ ਕਵੀ ਸੰਤੋਖ ਸਿੰਘ ਜੀ ਨੇ ਆਪਣਾ ਵੀ ਪਿਛੋਕੜ ਦੱਸਿਆ ਵੀ ਕਿਸਮ ਅਨੁਸਾਰ ਕਿਤੇ ਕਿਤੇ ਰਹੇ ਕਿਤੇ ਕਿਤੇ ਰਹੇ। ਜਦੋਂ ਕੈਂਥਲ ਦਾ ਰਾਜਾ ਉਦੇ ਸਿੰਘ ਕੋਲ ਆਏ, ਇਹਨਾਂ ਨੇ ਸਾਨੂੰ ਸਤਿਕਾਰ ਨਾਲ ਆਪਣੇ ਕੋਲ ਰੱਖ ਲਿਆ, ਸੋਹਣਾ ਮਕਾਨ ਦੇ ਦਿੱਤਾ, ਬੰਦੋਬਸਤ ਕਰ ਦਿੱਤੇ। ਇਹ ਵੀ ਵਿਦਵਾਨ ਸੀ। ਇਸ ਦੇ ਰਾਹੀਂ ਫਿਰ ਅਸੀਂ ਇਹ ਇਤਿਹਾਸ ਫਿਰ ਬੀਬੀ ਜੀ ਦੀ ਪਾਸੋਂ ਮੰਗਵਾਇਆ। ਉਹਨੇ ਆਲਾ ਸਿੰਘ ਜੀ ਨੂੰ ਕਿਹਾ, ਆਲਾ ਸਿੰਘ ਨੇ ਆਪਣੀ ਪੁੱਤਰੀ ਨੂੰ ਕਹਿ ਦਿੱਤਾ, ਪੁੱਤਰੀ ਨੇ ਅੱਗੇ ਉਹ ਹੁਣ ਪਿਓ ਦੀ ਸਿਫਾਰਿਸ਼ ਲੱਗੀ ਕਰਕੇ ਕੈਂਥਲ ਦੇ ਰਾਜੇ ਉਦੇ ਸਿੰਘ ਕੋਲ ਇਤਿਹਾਸ ਪਹੁੰਚਾ ਦਿੱਤਾ। ਕੈਂਥਲ ਦੇ ਰਾਜੇ ਨੇ ਅੱਗੇ ਕਵੀ ਸੰਤੋਖ ਸਿੰਘ ਜੀ ਨੂੰ ਦੇ ਦਿੱਤਾ। ਇਸ ਤਰ੍ਹਾਂ ਕਵੀ ਜੀ ਨੇ ਵੀ ਇਹ ਗੁਰੂ ਮਹਾਰਾਜ ਨੇ ਕਿਰਪਾ ਕੀਤੀ। ਮੇਰੀ ਅੰਦਰਲੀ ਖਾਹਿਸ਼ ਸੀ ਵੀ ਜਿਵੇਂ ਨਾਨਕ ਪ੍ਰਕਾਸ਼ ਮੈਂ ਛੰਦਾਬੰਦੀ ਵੀ ਸੋਹਣਾ ਲਿਖਿਆ, ਐਵੇਂ ਬਾਕੀ ਸਤਿਗੁਰਾਂ ਦਾ ਵੀ ਇਤਿਹਾਸ ਲਿਖਾਂ, ਵੀ ਆਪ ਹੀ ਪ੍ਰੇਰਨਾ ਕਰਤੀ, ਆਪ ਹੀ ਢੰਗ ਬਣਾ ਦਿੱਤਾ, ਉਹ ਬਣਿਆ ਬਣਾਇਆ ਸਾਰਾ ਇਤਿਹਾਸ ਮੇਰੇ ਕੋਲ ਆ ਗਿਆ, ਇਸ ਨੂੰ ਮੈਂ ਛੰਦਾਬੰਦੀ ਵਿੱਚ ਲਿਖ ਦਿੱਤਾ ਹੈ। ਜਿਵੇਂ ਉਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸਿੰਘਾਂ ਨੂੰ ਇਤਿਹਾਸ ਸੁਣਾਇਆ ਸੀ, ਪਹਿਲਾਂ ਸੰਖੇਪ ਰੂਪ ਦੇ ਵਿੱਚ ਅਤੇ ਫਿਰ ਵਿਸਥਾਰ ਰੂਪ ਦੇ ਵਿੱਚ ਖੁਲਾਸੇ ਨਾਲ, ਉਹਦਾ ਲੱਥਾ ਕਵੀ ਸੰਤੋਖ ਸਿੰਘ ਜੀ ਉਵੇਂ ਛੰਦਾਬੰਦੀ ਵਿੱਚ ਕਰ ਰਹੇ। ਜਿਵੇਂ ਪਹਿਲਾਂ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਵੀ ਜਦੋਂ ਕੋਈ ਪ੍ਰਸੰਗ ਪ੍ਰਾਰੰਭ ਕਰਦੇ ਉਦੋਂ ਬਾਲਾ ਸੁੰਦਰ ਬਾਅਦ 'ਚ ਲਿਖਦੇ ਹੈ। ਜਿਵੇਂ ਭਾਈ ਬਾਲਾ ਜੀ ਨੇ ਕਿਹਾ, ਉਹਦਾ ਲੱਥਾ ਮੈਂ ਕੀਤਾ ਹੈ ਪ੍ਰਸੰਗ ਦਾ। ਇਹ ਹੈ ਮਹਾਨਤਾ ਵਿਦਵਾਨ ਵਿੱਚ, ਕੋਈ ਨਹੀਂ ਉਹਨਾਂ ਨੇ ਵੀ ਅਸੀਂ ਆਪਣੇ ਵੱਲੋਂ ਕੁਛ ਇਹ ਪ੍ਰਸੰਗ ਕਹਿ ਰਹੇ ਹਾਂ, ਨਹੀਂ ਭਾਈ ਬਾਲਾ ਜੀ ਨੇ ਜੋ ਕਿਹਾ ਉਹਦਾ ਹੀ ਲੱਥਾ ਹੈ ਮੈਂ ਕੀਤਾ। ਹੁਣ ਇੱਥੇ ਵੀ ਅੱਜ ਉਹ ਪ੍ਰਸੰਗ ਆ ਰਿਹਾ ਹੈ ਅਤੇ ਭਾਈ ਰਾਮ ਕੌਰ ਜੀ ਨੂੰ ਸਾਹਮਣੇ ਰੱਖ ਰਹੇ ਹੈ ਵੀ ਜਿਵੇਂ ਉਹਨਾਂ ਨੇ ਕਿਹਾ ਉਵੇਂ ਮੈਂ ਆ ਉਹ ਲੱਥਾ ਕਰੀ ਜਾ ਰਿਹਾ ਹਾਂ। ਜਿਵੇਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਥੋੜ੍ਹਾ ਬਹੁਤਾ ਇਤਿਹਾਸ ਸੰਖਿਪਤ ਰੂਪ ਵੀ ਸੁਣਾਇਆ, ਫਿਰ ਉਹਨਾਂ ਦਾ ਜਿਹੜੀ ਕੋਈ ਅੰਸ ਵੰਸ ਸੀ ਸ਼੍ਰੀ ਚੰਦ ਲਕਸ਼ਮੀ ਚੰਦ ਜੀ, ਉਹ ਲਕਸ਼ਮੀ ਚੰਦ ਦਾ ਥੋੜ੍ਹਾ ਬਹੁਤਾ ਜਿਵੇਂ ਉਹਦੇ ਤੋਂ ਇਹ ਤੋਂ ਅੱਗੇ ਚਾਰ ਉਹਦੇ ਵੱਧਦੇ ਵੱਧਦੇ ਉਹ ਵੱਧ ਗਏ ਸਨ। ਉਹਨਾਂ ਦਾ ਅੱਗੇ ਸੇਵਕ ਕੌਣ ਹੋਇਆ? ਸ੍ਰੀ ਗੁਰਦਿੱਤਾ ਜੀ, ਜੋ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸਨ। ਉਹ ਥੋੜ੍ਹਾ ਥੋੜ੍ਹਾ ਜਿਹੜਾ ਇਹ ਪ੍ਰਸੰਗ ਹੈ ਜਿਵੇਂ ਭਾਈ ਰਾਮ ਕੌਰ ਜੀ ਨੇ ਸੁਣਾਇਆ, ਉਸੇ ਤਰ੍ਹਾਂ ਦਾ ਉਲੱਥਾ ਇਹ ਕਵੀ ਜੀ ਨੇ ਕੀਤਾ। ਅੱਜ ਦੇ ਪ੍ਰਸੰਗ ਵਿੱਚ ਸਾਰਾ ਆ ਰਿਹਾ ਖੋਲ ਖੋਲ ਕੇ। ਉਹ ਜਿਵੇਂ ਆਉਂਦਾ ਮਨ ਚਿਤ ਲਾ ਕੇ ਸੁਣੀਏ ਜੀ। ਸੁਣ ਕੇ ਸਿੰਘਨ ਸਭਨ ਤੇ ਜਿਹੜੇ ਹਜ਼ੂਰ ਸਾਹਿਬ ਤੋਂ ਚੱਲ ਕੇ ਆਏ ਸੀ ਨਾ ਸਾਰੇ ਸਿੰਘ ਬਰਾਗ ਅਵਸਥਾ ਵਿੱਚ, ਉਹ ਸਾਰਿਆਂ ਤੋਂ ਸੁਣ ਕੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਪਰ ਉਪਕਾਰ ਵਿਸਾਲ ਇਹ ਗੁਰੂ ਕਾ ਇਤਿਹਾਸ ਜੇ ਮੈਂ ਇਹਨਾਂ ਨੂੰ ਸੁਣਾ ਦਿਆਂ ਤੇ ਬਹੁਤ ਵੱਡਾ ਪਰਉਪਕਾਰ ਹੋ ਜਾਏਗਾ, ਕਿਉਂਕਿ ਆਉਣ ਵਾਲੇ ਸਿੰਘ ਫਿਰ ਇਤਿਹਾਸ ਨੂੰ ਪੜ੍ਹ ਸੁਣ ਲਿਆ ਕਰਨਗੇ, ਉਹਨਾਂ ਵੀ ਗੁਰੂ ਮਹਾਰਾਜ ਦੇ ਸਾਰੇ ਜੀਵਨ ਦਾ ਪਤਾ ਚੱਲ ਜਾਇਆ ਕਰੇਗਾ। ਇਹ ਮਹਾਨ ਪਰਉਪਕਾਰ ਜਾਣ ਕੇ ਨੌ ਸਤਿਗੁਰ ਇਤਿਹਾਸ ਜਸ, ਜਿਸ ਤਰ੍ਹਾਂ ਨੌਵਾਂ ਸਤਿਗੁਰਾਂ ਦਾ ਇਤਿਹਾਸ ਹੈ ਸੀ ਔਰ ਵਿਚਾਰ ਤਿਸ ਕਾਲ ਤਾਂ ਜੀਵਨ ਮੁਕਤ ਅਵਸਥਾ ਦਾ ਆਨੰਦ ਮਨੇ ਵਧੇ ਮੁਕਤੀ ਰਹਿੰਦੇ ਸੀ, ਕੋਈ ਸਰੀਰ ਦੀ ਕਿਰਿਆ ਦਾ ਨਹੀਂ ਪਤਾ ਲੱਗਦਾ ਸੀ। ਸਿੰਘਾਂ ਨੇ ਬੇਨਤੀ ਕੀਤੀ ਹੈ, ਫਿਰ ਉਸ ਵੇਲੇ ਹਿਰਦੇ ਵਿੱਚ ਉਹਦਾ ਵਿਚਾਰ ਕਰ ਲਿਆ, ਯਾਨੀ ਫੁਰਨਾ ਜਾ ਕੀਤਾ ਹੈ ਵੀ ਇਹ ਗੁਰੂ ਕਾ ਇਤਿਹਾਸ ਸਾਨੂੰ ਸਫੁਰਨ ਹੋ ਜਾਏ। ਉਹ ਫੁਰਨਾ ਹੀ ਬ੍ਰਹਮ ਗਿਆਨੀ ਦਾ ਮਹਾਨ ਹੁੰਦਾ ਹੈ, ਜੋ ਮੰਗਾ ਠਾਕਰ ਆਪਣੇ ਦੇ ਸੋਈ ਸੋਈ ਦੇਵੇ, ਜਿਵੇਂ ਵਾਹਿਗੁਰੂ ਦਾ ਹੈ ਇਵੇਂ ਸਤਿਗੁਰੂ ਹੈ ਵਾਹਿਗੁਰੂ ਦਾ ਸਰੂਪ। ਜਦੋਂ ਉਹਨਾਂ ਦੀ ਵੱਲੋਂ ਕੋਈ ਫੁਰਨਾ ਕਰਦਾ ਵੀ ਮਹਾਰਾਜ ਕਿਰਪਾ ਕਰੋ, ਗੁਰੂ ਮਹਾਰਾਜ ਉਸੇ ਤਰ੍ਹਾਂ ਹੀ ਉਹ ਫੁਰਨ ਕਰਾ ਦਿੰਦੇ, ਸਾਰਾ ਕੁਛ ਦਰਸਾ ਦਿੰਦੇ। ਜੇ ਕਵੀ ਸੰਤੋਖ ਸਿੰਘ ਜੀ ਦਾ ਫੁਰਨਾ ਸੀ ਇਸੇ ਤਰ੍ਹਾਂ ਇਹਨਾਂ ਦਾ ਫੁਰਨਾ ਹੋਇਆ ਹੈ। ਇਸ ਤਰ੍ਹਾਂ ਉਹ ਹਿਰਦੇ ਵਿੱਚ ਵਿਚਾਰ ਕਰਕੇ ਚੌਪਈ ਭਾਈ ਰਾਮ ਕੌਰ ਸਾਵਧਾਨ, ਭਾਈ ਸਾਹਿਬ ਭਾਈ ਰਾਮ ਕੌਰ ਜੀ ਕਹਿੰਦੇ ਸਾਵਧਾਨ ਹੋ ਗਏ, ਤਿਆਰ ਪ੍ਰਤਿਆਰ ਹੋ ਗਏ, ਯਾਨੀ ਜਿਹੜੀ ਵਿਦੇ ਮੁਕਤੀ ਵਿੱਚ ਹੋਵੇ ਜੀਵਨ ਮੁਕਤ ਅਵਸਥਾ ਵਿੱਚ ਰਹਿੰਦੇ ਸੀ, ਅੰਤਰਮੁਖ ਬਿਰਤੀ ਵਿੱਚ ਰਹਿੰਦੇ ਸੀ, ਉਦੋਂ ਸਾਵਧਾਨ ਹੋਏ, ਯਾਨੀ ਬਾਹਜ ਮੁਖ ਬਿਰਤੀ ਵਾਲੇ ਹੋਏ ਹਨ। ਕਹਿਣ ਲੱਗੇ ਗੁਰ ਕਥਾ ਮਹਾਨ, ਜੋ ਨੌ ਸਤਿਗੁਰਾਂ ਦੀ ਮਹਾਨ ਕਥਾ ਹੈ ਉਹ ਫਿਰ ਕਥਨ ਕਰਨ ਲੱਗੇ ਹਨ। ਜਿਸਕੇ ਪਠਤ ਸੁਨਤ ਮਨ ਪਾਵਨ, ਜੇ ਸਤਿਗੁਰੂ ਦੀ ਕਥਾ ਦੇ ਪੜ੍ਹਦੇ ਹਾਂ ਸੁਣਦੇ ਹਾਂ ਮਨ ਬੜਾ ਪਵਿੱਤਰ ਹੋ ਜਾਂਦਾ ਹੈ। ਚਾਰ ਪਦਾਰਥ ਮਨ ਭਾਵਨ, ਚਾਰੇ ਪਦਾਰਥ ਹਨ ਧਰਮ ਅਰਥ ਕਾਮ ਮੋਖ, ਮਨ ਭਾਉਂਦੇ ਦੇਣ ਵਾਲੀ ਹੈ। ਅਪਰ ਮਹਾਤਮ ਕਹਾਂ ਸੋ ਕਹੀਏ, ਸਿੰਘਾਂ ਨੂੰ ਸੰਬੋਧਨ ਕਰਕੇ ਕਹਿੰਦੇ ਹੈ ਵੀ ਇਹ ਜਿਹੜੀ ਗੁਰੂ ਕੀ ਕਥਾ ਇਹਦਾ ਹੋਰ ਮਹਾਤਮ ਫਲ ਵੀ ਤੁਹਾਨੂੰ ਕੀ ਆਖੀਏ। ਉੱਤਮ ਸਿੱਖੀ ਕਹੋ ਪਦ ਲਹੀਏ, ਜਿਹੜਾ ਵੀ ਸਤਿਗੁਰਾਂ ਦੀ ਇਹ ਜੀਵਨੀ ਸੁਣਨ ਦਾ ਕਥਾ ਇਤਿਹਾਸ ਸੁਣ ਲਾ, ਉਹ ਜਿਹੜਾ ਸਿੱਖੀ ਸਭ ਤੋਂ ਅਹੁਦਾ ਉੱਚਾ ਅਹੁਦਾ, ਉੱਤਮ ਸਿੱਖੀ ਦਾ ਜਿਹੜਾ ਉੱਤਮ ਅਹੁਦਾ ਹੈ, ਅਨੰਦ ਗੁਰਸਿੱਖ ਜਿਹੜੇ ਹੈ ਪਰਮਹੰਸ ਗੁਰਸਿੱਖ ਹੈ, ਸਭ ਤੋਂ ਉੱਚੇ ਅਹੁਦੇ ਵਰਗੇ ਹੈ ਭਾਈ ਪਾਰੋ ਵਰਗੇ, ਨਾ ਕੋ ਬੈਰੀ ਨਹੀਂ ਬਗਾਨਾ, ਇਹ ਸਭ ਤੋਂ ਉੱਚ ਅਵਸਥਾ ਹੈ। ਕਹਿੰਦੇ ਸਭ ਤੋਂ ਉੱਤਮ ਸਿੱਖੀ ਦਾ ਜਿਹੜਾ ਅਹੁਦਾ ਹੈ, ਜਿਸ ਕਥਾ ਦੇ ਸੁਣਿਆ ਹੋਇਆ ਲੈ ਲਈਦਾ ਹੈ, ਜਾਣ ਲਈਦਾ ਵੀ ਪਰਮਹੰਸ ਜੀਵਨ ਮੁਕਤ ਕੌਣ ਹੁੰਦੇ ਹਨ ਸਿੱਖ। ਸਰੋਤਾ ਹੋਤ ਭਏ ਸਾਵਧਾਨ, ਜਿਹੜੇ ਜਿੰਨੇ ਵੀ ਕਥਾ ਸੁਣਨ ਵਾਲੇ ਸਰੋਤੇ ਸਨ ਉਹ ਵੀ ਸਾਵਧਾਨ ਹੋ ਗਏ, ਵੀ ਸਤਰਕ ਹੋ ਗਏ ਹਨ। ਸਰਵਣ ਕਰਨ ਲੱਗੇ ਰੁਚ ਠਾਨ, ਭਾਈ ਸਾਹਿਬ ਜੀ ਦੇ ਮੁਖਾਰਵਿੰਦ ਤੋਂ ਜੋ ਕੋਈ ਗੁਰੂ ਕੀ ਕਥਾ ਹੈ ਉਹ ਰੁਚੀ ਧਾਰ ਕੇ ਸਰਵਣ ਕਰਨ ਲੱਗੇ ਸੁਣਨ ਲੱਗ ਪਏ ਹਨ। ਭਾਈ ਰਾਮ ਕੋਏਰੋ ਵਾਚ ਚੌਪਈ ਪ੍ਰਥਮ ਚਰਨ ਕਲ ਕਾਲ ਵਿਸਾਲਾ, ਭਾਈ ਰਾਮ ਕੌਰ ਜੀ ਨੇ ਜੋ ਵਾਚ ਕੀ ਬਚਨ ਕਿਹਾ, ਵਾਚ ਕੋ ਕਿਹਾ ਕੋ ਕਥਨ ਕੀਤਾ ਕਹੋ ਇੱਕੋ ਹੀ ਅਰਥ ਹੈ, ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਜੋ ਕੋਈ ਆਖਿਆ ਉਹਦਾ ਅਲੱਥਾ। ਕਵੀ ਜੀ ਕਹਿੰਦੇ ਪ੍ਰਥਮ ਚਰਨ ਕਲ ਕਾਲ ਵਿਸਾਲਾ, ਜਿਹੜਾ ਕਲਯੁਗ ਦਾ ਪਹਿਲਾ ਚਰਨ ਹੈ ਪਹਿਲਾ ਹਿੱਸਾ ਹੈ, 432,000 ਕਲਯੁਗ ਦੀ ਉਮਰ ਲਿਖੀ ਸਮਾਂ ਲਿਖਿਆ ਹੈ, ਜਿਸ ਵੇਲੇ ਉਹ ਪਹਿਲਾ ਹਿੱਸੇ ਦਾ ਪਾਵੇ ਪੰਜ ਕੁ ਹਜ਼ਾਰ ਕਲਯੁਗ ਦਾ ਸਮਾਂ ਜੇ ਬੀਤਿਆ ਸੀ, ਪੰਜ ਕੁ ਸਾਲ ਹੀ ਅਜੇ ਪੂਰਾ ਹੋਇਆ ਸੀ ਕਲਯੁਗ ਨੂੰ ਲੱਗਿਆਂ, ਪਹਿਲੇ ਹਿੱਸੇ ਵਿੱਚ ਮਹਾਨੇ ਸਮੇਂ ਵਿੱਚ ਜਹ ਤਹ ਲਾਗੇ ਕਰਨ ਕੁਚਾਲਾ, ਜਿੱਥੇ ਕਿੱਥੇ ਜਿਹੜੇ ਲੋਕ ਨਾ ਕਦੇ ਖੋਟੀ ਚਾਲ ਖੋਟੀ ਰੀਤੀ ਕਰਨ ਲੱਗ ਪਏ, ਪੁੱਠੇ ਕੰਮ ਕਰਨ ਲੱਗ ਪਏ, ਮਤ ਬਿਸਤਰੇ ਅਨੇਕ ਕੁਡਾਲੇ, ਕਹਿੰਦੇ ਖੋਟੀ ਤਰ੍ਹਾਂ ਦੇ ਖੋਟਾ ਘੁਟਾਲੇ, ਖੋਟੀ ਤਰ੍ਹਾਂ ਦੇ ਅਨੇਕਾਂ ਜਿਹੜੇ ਮਤ ਹੈ ਉਹ ਫੈਲ ਗਏ, ਨਹਿ ਸਿਮਰਹਿ ਸਤਨਾਮ ਸੁਖਾਲੇ, ਖੋਟੀ ਤਰ੍ਹਾਂ ਦੇ ਕਹਿੰਦੇ ਅਨੇਕਾਂ ਮਤ ਕੀ ਫੈਲ ਗਏ, ਵੀ ਕੋਈ ਵੀ ਸਤਨਾਮ ਜਿਹੜਾ ਸੁਖਾਲੇ ਕੀ ਇਹ ਸੁਖਾਂ ਦਾ ਘਰ ਹੈ ਸੁਖਾਂ ਵਾਲਾ ਹੈ ਉਹਨੂੰ ਨਹੀਂ ਸਿਮਰਦੇ ਹਨ, ਹੋਰ ਹੋਰ ਬਥੇਰੇ ਹੈ, ਕੋਈ ਤੰਤਰ ਕੋਈ ਮੰਤਰ, ਕੋਈ ਕਿਸੇ ਨੂੰ ਸਿਵਰੀ ਜਾਂਦਾ ਕੋਈ ਕਿਸੇ ਨੂੰ ਸਿਵਰੀ ਜਾਂਦਾ ਹੈ, ਇਹੋ ਜਿਹੇ ਚਲੀਸੇ ਸਿਲੇ ਕੱਢੀ ਜਾਂਦੇ ਹਨ, ਕੇਤਿਕ ਮਤ ਗਿਨੀਏ ਜਗ ਪਪਏ, ਭਾਈ ਸਹਿ ਭਾਈ ਰਾਮ ਕੌਰ ਜੀ ਸਿੰਘਾਂ ਨੂੰ ਸੰਬੋਧਨ ਕਰਕੇ ਕਹਿੰਦੇ ਵੀ ਕਿੰਨੇ ਕੁ ਜਿਹੜੇ ਮਤ ਹੋਏ ਹਨ ਉਹ ਇੱਥੇ ਗਿਣ ਕੇ ਤੁਹਾਨੂੰ ਦੱਸੀਏ, ਤਨਕ ਸਿੱਧ ਲਹਿ ਪੰਥ ਚੱਲੇ, ਬੜਾ ਮੋਟਾ ਵੀ ਜਿਹਨੇ ਸਿੱਧੀ ਸ਼ਕਤੀ ਲੈ ਲਏ ਉਹਨੇ ਆਪਣੇ ਪੰਥ ਚਲਾ ਲਏ, ਆਪਣਾ ਵੱਖਰਾ ਹੀ ਪੰਥ ਚਲਾ ਲਏ, ਪਰਮੇਸ਼ਰ ਕੋ ਨਹਿ ਪਹਿਚਾਨੈ, ਕਿਸ ਕੋਈ ਵੀ ਇਹਨਾਂ ਪੰਥਾਂ ਵਿੱਚੋਂ ਪਰਮੇਸ਼ਰ ਨੂੰ ਨਹੀਂ ਜਾਣਦਾ ਪਛਾਣਦਾ ਵੀ ਉਹ ਮਹਾਨ ਹੈ, ਅਪਰ ਵਿਦਨ ਉਪਦੇਸ਼ ਬਖਾਨੈ, ਹੋਰ ਤਰ੍ਹਾਂ ਦਾ ਜਿਹੜਾ ਉਪਦੇਸ਼ ਹੈ ਆਪਣੇ ਚਰਨਾਂ ਨਾਲ ਲਾਉਣ ਦਾ ਆਪਣਾ ਧਿਆਨ ਧਰਾਉਣ ਦਾ, ਜਿਵੇਂ ਮਸੰਦ ਕਹਿੰਦੇ ਸੀ ਹਾਂ ਮੇਰੋ ਹੀ ਧਿਆਨ ਧਰੋ ਨਿਸਵਾਸਰ ਔਰ ਕਪੂਲ ਕਨਾਨਾ ਨੀਜੈ, ਜੋ ਕੁਛ ਮਾਲ ਤਵਾਲਾ ਮੈਂ ਅਵ ਹੀ ਉੱਠ ਪੁੱਠ ਮਾਰੀ ਕੀ ਕੀਜੈ, ਵੀ ਸਾਡਾ ਜਿਹੋ ਜਿਹਾ ਸਰੀਰ ਹੈ ਨਾ ਇਹਦਾ ਧਿਆਨ ਧਰਿਆ ਕਰੋ, ਅਤੇ ਜੋ ਤੁਹਾਡੇ ਘਰ ਦੇ ਕੋਈ ਮਾਲ ਹੈ ਮਾਲ ਪਦਾਰਥ ਹੈਗਾ ਉਹ ਉੱਠ ਕੇ ਸਾਡੇ ਹੁਣੇ ਪੇਟਾ ਕਰ ਦਿਓ, ਇਸ ਤਰ੍ਹਾਂ ਕਹਿੰਦੇ ਭੁੱਲ ਕੇ ਹੋਰ ਕਿਸੇ ਦਾ ਨਾਮ ਨਹੀਂ ਲੈਣਾ, ਜਿਹੜਾ ਅਸੀਂ ਦੱਸਦੇ ਨਾ ਉਹ ਜਪਣਾ ਹੈ, ਕੋਈ ਕਹਿੰਦੇ ਸੀ ਕਿਰਪਾ ਖੜੀਓ ਮੰਤਰ ਦ੍ਰਿੜੀਓ ਹਰੀ ਹਰੀ ਧੂਮ ਨਕੰਦਨੋ ਅਸਨੀ ਕੁਮਾਰ ਪਾਲਨੋ ਜਹੀ ਧਰਮ ਸਨਾਤਨ, ਜਾਂ ਖੁਰਪਾ ਫੜ ਲਾ ਵਧੀਆ ਰੰਬਾ ਲਹਿ ਲੈ ਅਤੇ ਹਰਾ ਹਰਾ ਇਹਦੇ ਨਾਲ ਘਾਹ ਖੋਤਿਆ ਕਰ ਅਤੇ ਘੋੜਿਆਂ ਨੂੰ ਪਾਲਿਆ ਕਰ, ਕਹਿੰਦੇ ਬਸ ਇਹੀ ਕਹਿੰਦੇ ਪੁਰਾਤਨ ਤੋਂ ਪੁਰਾਤਨ ਧਰਮ ਹੈ ਘੋੜਿਆਂ ਦੀ ਸੇਵਾ ਕਰਨੀ, ਬਸ ਇਹਦੇ ਵਿੱਚ ਸਭ ਕੁਛ ਆ ਜਾਂਦਾ ਹੈ, ਇਹ ਮੰਤਰ ਪੱਕਾ ਦ੍ਰਿੜ ਕਰ ਲਾ ਵੀ ਦਿਨੇ ਰਾਤ ਤੂੰ ਰੰਬਾ ਨਹੀਂ ਹੱਥ ਪਿੱਛੋਂ ਛੱਡਣਾ ਹੋਏ ਸੌ ਜਾਏ ਪਤਾ ਰੰਬਾ ਨਹੀਂ ਛੱਡਣਾ ਹੈ, ਇਹ ਮੰਤਰ ਹੈ ਕਹਿੰਦੇ ਤੈਨੂੰ ਦੇ ਤਾਂ ਪੱਕਾ ਕਰ ਲੈ ਮੰਤਰ ਦ੍ਰਿੜੇ ਨੂੰ, ਕਿਰਪਾ ਖੜੀਆਂ ਖੜੀਏ ਦਰਮਾਜੇ ਵਿੱਚ ਖੜਨ ਦਾ ਫੜਨ ਦਾ ਲੈ ਜਾਣ ਦਾ ਵੀ ਕਿਰਪਾ ਨੂੰ ਹਮੇਸ਼ਾ ਆਪਣਾ ਖੜ ਕੇ ਰੱਖਿਆ ਕੋਲ ਲੈ ਕੇ ਰੱਖਿਆ ਕਰ, ਅਤੇ ਇਹ ਤੈਨੂੰ ਮੰਕਰ ਦੇ ਤਾ ਪੱਕਾ ਦ੍ਰਿੜ ਕਰ ਲੈ ਵੀ ਰੰਬਾ ਨਹੀਂ ਸਾਰੀ ਜ਼ਿੰਦਗੀ ਹੱਥ ਵਿੱਚੋਂ ਛੱਡਣਾ, ਜਿੱਧਰ ਜਾਏ ਰੰਬਾ ਨਾਲ ਜਾਣਾ ਹੈ, ਫਿਰ ਉਹਦੇ ਨਾਲ ਹਰਾ ਹਰਾ ਘਾਲ ਹਰੀ ਹਰੀ ਦੂਮ ਨਿਕੰਦਨ, ਹਰਾ ਹਰਾ ਜਿਹੜਾ ਘਾਹ ਉਹ ਤੂੰ ਕੱਟਣਾ ਹੈ ਵੱਢਣਾ ਖੋਤਣਾ ਹੈ, ਇਹੋ ਘਾਹ ਖੋਤੇ ਅਸਨੀ ਕੁਮਾਰ ਪਾਲਣ, ਘੋੜਿਆਂ ਦੀ ਕਦੇ ਪਾਲਣਾ ਤੇ ਨਹੀਂ ਕਰਨੀ ਘੋੜਿਆਂ ਨੂੰ ਘਾਹ ਪਾਉਣੇ, ਜਿਵੇਂ ਅਨੰਗ ਸਿੰਘ ਕਹਿੰਦੇ ਆ ਨਾ ਵੀ ਗੁਰੂ ਕੇ ਘੋੜੇ ਦੀ ਸੇਵਾ ਹੈ, ਜਿਹੜੀ ਗੁਰੂ ਕੇ ਘੋੜੇ ਦੀ ਸੇਵਾ ਕਰ ਲਏਗਾ ਗੁਰੂ ਕਲਗੀ ਧਰਜੀ ਤੇਰੇ ਤੇ ਖੁਸ਼ ਹੋ ਜਾਣਗੇ, ਬਸ ਸਭ ਕੁਛ ਵਿੱਚ ਆ ਜਾਊਗਾ, ਸੁੱਖਾ ਜਿਹਾ ਪਿਆ ਕੇ ਬਸ ਲਾਸ਼ਰ ਦੇ ਘੋੜਾ ਖੋਤਣ ਬਾਰਾ ਕਿਤੇ ਕਰਕੇ ਕਰਕਰਾ ਕਰੀ ਜਾਂਦਾ, ਕਿਤੇ ਉਹਨੂੰ ਪਿਆਈ ਜਾਂਦਾ ਕਿਤੇ ਨਵਾਈ ਜਾਂਦਾ, ਉਧਰੇ ਲੱਗਿਆ ਰਹਿੰਦਾ ਹੈ, ਇਸ ਤਰ੍ਹਾਂ ਜਾਣੀ ਜੇ ਕੋਈ ਕਹੋ ਵਾਹਿਗੁਰੂ ਵਾਹਿਗੁਰੂ ਸਿਮਰ, ਫਿਰ ਕਹਿੰਦੇ ਤੈਨੂੰ ਆ ਫਰਲਾ ਦੇ ਤਾ ਤੇਰਾ ਤਾਂ ਨਾਮ ਸਫਰਲਾ ਹੀ ਸਿਮਰਦਾ, ਇਹੀ ਨਾਮ ਜਪਦਾ ਤੈਨੂੰ ਕੋਈ ਜਪਣ ਨਹੀਂ, ਜਿਹੜਾ ਹਿਲਦਾ ਨਾ ਕਹਿੰਦੇ ਬਸ ਇਹ ਨਾਮ ਜਪਦਾ, ਇਸ ਕਰਕੇ ਬਾਕੀ ਤਾਂ 84 ਹੈ ਤੂੰ ਬਸ 84 ਤੋਂ ਬਾਹਰ ਹੈ, ਇਸ ਤਰ੍ਹਾਂ ਵੀ ਵਿੱਚ ਇਹੋ ਜਿਹਾ ਲਾਣਾ ਵੀ ਹੋ ਗਿਆ ਵਿੱਚ ਸਿੰਘ ਤਿਆਰ ਪ੍ਰਤਿਆਰ, ਕਹਿੰਦੇ ਉਹ ਸਤਨਾਮ ਦਾ ਉਪਦੇਸ਼ ਕੋਈ ਕਿਸੇ ਨੂੰ ਕਹਿੰਦਾ ਸੀ ਆਪਣੇ ਨਾਮ ਜਪਾਉਂਦੇ ਸਨ, ਕਿਉਂਕਿ ਸਾਧੂ ਨੂੰ ਥੋੜ੍ਹੀ ਜਿਹੀ ਕੋਈ ਰਿਧੀ ਸਿੱਧੀ ਜੀ ਮਿਲ ਗਈ, ਲੋਕ ਮਰਗ ਮਗਰ ਲੱਗ ਪਏ ਅਤੇ ਉਹ ਸੋਹੂ ਸੋਹੂ ਦਾ ਜਾਪ ਕਰਾਉਣ ਲੱਗ ਪਿਆ ਸੀ। ਰਾਜਾ ਕੋਈ ਸੇਵਕ ਬਣ ਗਿਆ ਅਤੇ ਉਹਨੇ ਵੀ ਮੰਤਰ ਲੈ ਲਿਆ। ਫਿਰ ਇੱਕ ਦਿਨ ਕਿਤੇ ਰਾਜੇ ਨੇ ਅਰਥ ਪੁੱਛ ਲਏ, ਅਨਪੜ੍ਹ ਨੂੰ ਕੀ ਆਉਂਦੇ ਸੀਗੇ। ਉਹ ਕਹਿੰਦਾ ਜੀ ਅਰਥ ਤਾਂ ਬਹੁਤ ਗੁੱਝੇ ਇਹਦੇ, ਪਰ ਮੈਂ ਤੁਹਾਨੂੰ ਜਿਹੜਾ ਬ੍ਰਹਮ ਗਿਆਨੀ ਤੱਤ ਵਿੱਚ ਹੈ ਨਾ, ਅਨੁਭਵੀ ਪੁਰਸ਼ ਹੈ, ਉਹਨਾਂ ਦਾ ਅਰਥ ਸੁਣਾਉਂਦਾ ਹਾਂ, ਵਿਦਵਾਨਾਂ ਨੂੰ ਨਹੀਂ। ਕੀ ਹੈ ਵੀ ਇੱਕ ਬੁੱਢੀ ਮਾਈ ਚਰਖਾ ਲੈ ਕੇ ਅਤੇ ਲਾਲ ਰੰਗ ਦਾ ਕੱਪੜਾ ਫੁਲਕਾਰੀ ਉੱਪਰ ਲੈ ਕੇ ਪਹਾੜ ਦੇ ਉੱਪਰ ਬੈਠੀ ਚਰਖਾ ਕੱਤਦੀ ਹੈ। ਇਹ ਕਹਿੰਦੇ ਸੋਹੂ ਦਾ ਅਰਸ ਹੈ, ਇਹ ਬਸ ਨਹੀਂ ਤੂੰ ਕਿਸੇ ਨੂੰ ਦੱਸਣਾ ਹੈ। ਸੋਹੂ ਸੋਹੂ ਜਪਣਾ ਵੀ ਮੈਂ ਬ੍ਰਹਮ ਹਾਂ ਅਹੂੰ, ਅਤੇ ਇਹਦੇ ਅਨੁਭਵੀ ਅਰਸ ਹਨ। ਰਾਜੇ ਨੇ ਦ੍ਰਿੜ ਕਰ ਲਏ, ਮੰਤਰ ਲੈ ਲਿਆ, ਉਹੀ ਸੋਹੂ ਸੋਹੂ ਜਪਦਾ ਹੈ। ਕਿਤੇ ਉਹ ਰੱਬ ਦੀ ਨੇਤ, ਉਹ ਅਨਪੜ੍ਹ ਬਾਬਾ ਮਰ ਗਿਆ, ਫਿਰ ਉਹ ਰਾਜਾ ਲੱਭੇ ਵੀ ਉਹ ਜਿਹਾ ਕੋਈ ਲੱਭੀਏ, ਫਿਰ ਉਹ ਰੇਗ ਤੋਂ ਵਿਦਵਾਨ ਤੋਂ ਅਰਥ ਪੁੱਛੇ। ਹੁਣ ਜਿਹੜਾ ਪੜ੍ਹਿਆ ਵਿਦਵਾਨ ਹੈ ਉਹ ਸੰਧੀ ਕੱਢ ਕੇ ਪਰ ਛੇਦ ਕਰਕੇ ਅਰਥ ਕਰਕੇ, ਰਾਜਨ ਸੋ ਅਹੂੰ ਸੋ, ਉਹ ਜਿਹੜਾ ਤਤਪਦ ਦਾ ਲੱਖ ਅਰਥ ਸ਼ੁੱਧ ਬ੍ਰਹਮ ਹੈ, ਉਹ ਅਹੂੰ ਕੀ ਮੈਂ, ਉਹ ਮੇਰਾ ਆਤਮਾ, ਮੇਰਾ ਆਪਣਾ ਆਪਾ ਹੈ, ਫਿਰ ਇਹ ਨਹੀਂ ਉਹ ਜਿਹਾ ਹੈਗਾ ਹੈ, ਇਹਨੂੰ ਅਰਥ ਹੀ ਨਹੀਂ ਆਉਂਦੇ। ਕਹਿੰਦੇ ਵੀ ਅਨੁਭਵੀ ਅਰਥ ਕਰਕੇ ਦੱਸ, ਉਹ ਕਹਿੰਦੇ ਇਹੀ ਹੈ ਵਿਦਾਂਤ ਅਨੁਸਾਰ, ਵਿਦਵਾਨਾਂ ਨੇ ਪਰ ਛੇਦ ਕਰਕੇ ਸੰਧੀਆਂ ਕੱਢ ਕੇ ਕੀਤੇ। ਕਹਿੰਦਾ ਨਹੀਂ ਇਹ ਨਹੀਂ, ਅਤੇ ਜਿਹੜਾ ਉਹ ਇਹੋ ਜਿਹੇ ਅਰਥ ਕਰਦਾ ਫੜ ਕੇ ਅੰਦਰ ਸਿੱਟ ਦਿੰਦਾ। ਜੇ ਸਿੱਟਦੇ ਵਿਚਾਰੇ ਵਿਦਵਾਨ, ਕਿਸੇ ਸਾਧਨ ਨੂੰ ਪਤਾ ਚੱਲਿਆ ਵੀ ਰਾਜਾ ਹੈ, ਵਿਦਵਾਨਾਂ ਨੂੰ ਅੰਦਰ ਧੱਕੀ ਜਾਂਦਾ ਹੈ, ਅਤੇ ਉਹਨਾਂ ਨੇ ਛਡਾਉਣ ਵਾਸਤੇ ਫਿਰ ਕਿਸੇ ਮਾਤਾ ਦੇ ਘਰ ਆ ਨਿਵਾਸ ਕੀਤਾ। ਅਤੇ ਮਾਤਾ ਤੋਂ ਪੁੱਛ ਪੜਤਾਲ ਕਰ ਲਈ ਵੀ ਇੱਥੇ ਸਾਧੂ ਹੁੰਦੇ ਸੀ, ਉਹ ਕਹਿੰਦੇ ਮਹਾਰਾਜ ਉਹਨਾਂ ਵਰਗਾ ਤਾਂ ਹੋਣਾ ਹੀ ਮੁਸ਼ਕਲ ਹੈ, ਬਹੁਤ ਮਾਨ ਸੀ, ਰਾਜਾ ਵੀ ਉਹਨਾਂ ਦਾ ਸੇਵਕ ਸੀ। ਆ ਦੇਖ ਲਓ ਕਿੰਨੇ ਵਿਦਵਾਨ ਰਾਜੇ ਨੇ ਇਕੱਠੇ ਕੀਤੇ, ਉਹਨਾਂ ਤੋਂ ਜਿਹੜਾ ਸੰਤਾਂ ਨੇ ਮੰਤਰ ਦੇ ਕੇ ਅਰਥ ਦੱਸਿਆ ਨਹੀਂ, ਇਹਨਾਂ ਨੂੰ ਆਉਂਦਾ ਹੀ ਨਹੀਂ ਹੈ। ਇਸ ਕਰਕੇ ਵੀ ਇਹ ਜਿਹੜਾ ਅਰਥ ਗਲਤ ਕਰਦੇ, ਰਾਜੇ ਨੇ ਵੀ ਹੋਰ ਨਾ ਕਿਸੇ ਨੂੰ ਗਲਤ ਅਰਥ ਦੱਸਣ, ਇਹ ਤੇ ਫੜ ਕੇ ਅੰਦਰ ਸਿੱਟੇ ਹੋਏ ਹੈ। ਸਾਧੂ ਕਹਿੰਦਾ ਮਾਤਾ ਜੀ ਫਿਰ ਮੈਨੂੰ ਤੁਸੀਂ ਦੱਸੋ ਵੀ ਉਹ ਤੁਹਾਨੂੰ ਕੀ ਉਹਨਾਂ ਨੇ ਮੰਤਰ ਦਿੱਤਾ ਸੀ, ਕੀ ਅਰਥ ਦੱਸਿਆ ਸੀ। ਕਹਿੰਦੇ ਮੈਂ ਨਹੀਂ ਦੱਸਣਾ, ਜਿਵੇਂ ਅਭਿਆਸਾਂ ਵਾਲੇ ਵੀ ਕਹਿੰਦੇ ਨਾ ਵੀ ਜਿਹੜਾ ਮੰਤਰ ਦਿੱਤਾ ਤੂੰ ਨਹੀਂ ਅੱਗੇ ਦੱਸਣਾ ਹੈ, ਜੇ ਦੱਸਦਾ ਫਿਰ ਕੀ, ਫਿਰ ਤੂੰ ਕੋਹੜੀ ਹੋ ਜਾਊਂਗਾ, ਵੀ ਤੂੰ ਇੰਨਿਆਂ ਨੂੰ ਦੱਸਦਾ ਤੂੰ ਤਾਂ ਕੋਹੜੀ ਹੋਇਆ ਨਹੀਂ, ਇਹ ਤਾਂ ਤੂੰ ਜ਼ਿਆਦਾ ਹੋਣਾ ਚਾਹੀਦਾ ਹੈ, ਕਿਉਂਕਿ ਜੇ ਉਹ ਦੱਸੇਗਾ ਤਾਂ ਤੂੰ ਉਹ ਤਾਂ ਕੋਹੜੀ ਵੀ ਤੂੰ ਵੀ ਦੱਸਦਾ ਹੀ ਹੈ ਕਿਸੇ ਨੂੰ। ਪਹਿਲਾਂ ਸਵਾਲ ਕਰਦੇ, ਉਹ ਕਿਸੇ ਮਾਈ ਨੇ ਐਸਾ ਕਰਤਾ ਸੀ ਸਵਾਲ, ਫਿਰ ਉਹਨੂੰ ਕੋਈ ਜਵਾਬ ਨਹੀਂ ਆਇਆ ਸੀ। ਇਸ ਤਰ੍ਹਾਂ ਕਹਿੰਦੇ ਉਹ ਫਿਰ ਜਦੋਂ ਸਾਧੂ ਕਹਿਣ ਲੱਗਿਆ ਵੀ ਮਾਤਾ ਜੀ ਹੁਣ ਸਾਧੂ ਤਾਂ ਹੈ ਨਹੀਂ ਹੈ, ਹੁਣ ਤਾਂ ਤੁਸੀਂ ਉਹਨਾਂ ਨੇ ਸੇਵਕਾ ਨਹੀਂ ਦੱਸਣਾ, ਚਲੋ ਕੋਈ ਗ੍ਰਸਤੀ ਗ੍ਰਸਤੀ ਹੋਵੇ ਉਹਨੂੰ ਤੂੰ ਨਾ ਦੱਸੇ, ਮੈਂ ਤਾਂ ਹੁਣ ਬਰਕਤਾਂ, ਮੇਰਾ ਜਨਮ ਸਫਲ ਹੋ ਜਾਊਗਾ, ਤੂੰ ਮੈਨੂੰ ਮੰਤਰ ਦੇ ਦੇ। ਬਹੁਤ ਕਹਿਣ ਤੋਂ ਫਿਰ ਮਾਈ ਨੇ ਦੱਸਤਾ, ਕਹਿੰਦੇ ਗਾਹ ਨਾ ਦੱਸੀ ਸੰਤੋ, ਇਹ ਜਪਾਉਂਦੇ ਸੀ ਸੋਹੂ ਸੋਹੂ ਦਾ ਉਹਨਾਂ ਨੇ ਮੰਤਰ ਜਪਾਇਆ ਸੀ। ਕਹਿੰਦੇ ਮਾਤਾ ਜੀ ਫਿਰ ਇਹ ਅਰਥ, ਕਹਿੰਦੇ ਅਰਥ ਨਹੀਂ ਦੱਸਣੇ, ਕਹਿੰਦੇ ਨਹੀਂ ਮਾਤਾ ਜੀ ਜ਼ਰੂਰ ਕਿਰਪਾ ਕਰੋ। ਫਿਰ ਜਦੋਂ ਬਹੁਤਾ ਕਿਹਾ ਉਹਨੇ ਦੱਸਤਾ, ਕਹਿੰਦੇ ਵੀ ਅਰਥ ਅਨੁਭਵੀ ਕਰਦੇ ਹੁੰਦੇ ਸੀ। ਇੱਕ ਬੁੱਢੀ ਮਾਈ ਚਰਖਾ ਲੈ ਕੇ ਲਾਲ ਰੰਗ ਦੀ ਫੁਲਕਾਰੀ ਉੱਪਰ ਲੈ ਕੇ ਪਹਾੜ 'ਤੇ ਬੈਠ ਕੇ ਛੋਲੇ ਚੱਪ ਰਹੀ ਹੈ, ਇਹ ਸੋਹੂ ਦਾ ਅਰਥ ਹੈ। ਉਹ ਹੱਸ ਪਏ, ਕਹਿੰਦੇ ਅਨਪੜ੍ਹ ਬਾਬੇ ਨੇ ਪੁੱਠੇ ਰਸਤੇ ਪਾਇਆ। ਫਿਰ ਚਲੇ ਗਏ ਬਾਹਰ ਬੈਠ ਕੇ, ਰਾਜੇ ਨੂੰ ਪਤਾ ਲੱਗਿਆ ਵੀ ਕੋਈ ਮਹਾਂਪੁਰਖ ਆਏ ਹੈ, ਉਹ ਸੁਣ ਕੇ ਆਇਆ ਹਜ਼ੂਰੀ ਵਿੱਚ, ਸਤਿਕਾਰ ਨਾਲ ਘਰ ਲੈ ਗਿਆ ਹੈ, ਸੇਵਾ ਕੀਤੀ। ਫਿਰ ਉਸ ਵੇਲੇ ਪ੍ਰੀਖਿਆ ਲਈ ਵੀ ਜਿਹੜਾ ਸਾਧੂ ਸੰਤ ਸੀ ਉਹਦੇ ਵਰਗੇ ਹੀ ਇਹ ਪੂਰੇ ਹੀ ਹੈ। ਜੇ ਤਾਂ ਅਨੁਭਵੀ ਅਰਥ ਕਰਦੇ ਫਿਰ ਤਾਂ ਉਹਨਾਂ ਵਰਗੇ ਹੈ, ਨਹੀਂ ਤਾਂ ਫਿਰ ਆ ਜਿਹੜੇ ਅੰਦਰ ਤਾੜੇ ਉਹਨਾਂ ਵਰਗੇ ਹੈ। ਅਤੇ ਉਸ ਵੇਲੇ ਫਿਰ ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਸੋਹੀ ਦੇ ਅਰਥ ਦੱਸੋ। ਅਤੇ ਹੁਣ ਮਾਤਾ ਤੋਂ ਸਿੱਖ ਕੇ ਗਏ ਸੀ, ਜਿਹੜੇ ਗਲਤ ਅਰਥ ਅਨਪੜ੍ਹ ਦੇ ਸਿਖਾਏ ਸੀ। ਉਸ ਵੇਲੇ ਫਿਰ ਉਹ ਕਹਿਣ ਲੱਗੇ ਵੀ ਰਾਜਨ, ਅਰਥ ਤਾਂ ਇਹਦੇ ਬਹੁਤ ਨੇ ਪਰ ਕੁਝ ਅਨੁਭਵੀ ਅਰਥ ਵੀ ਹਨ। ਉਹ ਬ੍ਰਹਮ ਬੇਤੇ ਤੱਤ ਬੇਤੇ ਹੀ ਕਰਦੇ ਆ, ਹਰੇਕ ਨੂੰ ਨਹੀਂ ਆਉਂਦੇ। ਕਹਿੰਦਾ ਹਾਂ ਜੀ, ਇਸੇ ਕਰਕੇ ਤਾਂ ਤੁਹਾਤੋਂ ਪੁੱਛਦਾ ਹਾਂ ਵੀ ਉਹ ਅਨੁਭਵੀ ਅਰਥ ਹੀ ਸੁਣਾਓ, ਦੂਜਿਆਂ ਦਾ ਕੀ ਸੁਣਨਾ। ਦੂਜੇ ਤਾਂ ਬਥੇਰਾ ਦੱਸੀ ਜਾਂਦੇ ਆ, ਉੱਠੇ ਸਿੱਧੇ ਜੇ ਹੋਰ ਹੀ ਕੁਝ ਕਹਿੰਦੇ ਆ। ਸੋ ਅਹੰ, ਉਹ ਜਿਹੜਾ ਤੱਤ ਪਤ ਦਾ ਲੱਖ ਅਰਥ ਹੈ, ਉਹ ਕੀ ਹੈ? ਸ਼ੁੱਧ ਬ੍ਰਹਮ ਹੈ। ਅਹੋ ਕੀ ਹੈ? ਮੈਂ, ਉਹ ਮੇਰਾ ਆਪਣਾ ਆਪਾ ਹੈ, ਆਤਮਾ ਹੈ, ਉਹ ਮੈਂ ਹਾਂ, ਮੇਰਾ ਆਪਣਾ ਆਪਾ, ਉਹ ਬ੍ਰਹਮ ਸਰੂਪ ਹੈ, ਸ਼ੁੱਧ ਰੂਪ ਹੈ। ਇਹੋ ਜਿਹੇ ਪੁੱਠੇ ਸਿੱਧੇ ਜਿਹੇ ਅਰਥ ਕਰਦੇ ਇਹ। ਉਹ ਕਹਿੰਦੇ ਵੀ ਇਹ ਤਾਂ ਫਿਰ ਇਹ ਮਾਤਾ ਤੋਂ ਸੁਣਿਆ ਸੀ, ਉਹ ਮੇਰਾ ਜੀ ਨੂੰ ਉੱਠ ਕੇ ਚਰਨੀ ਪੈ ਗਿਆ। ਕਹਿੰਦਾ ਮਹਾਰਾਜ, ਤੁਸੀਂ ਤਾਂ ਉਹਨਾਂ ਵਰਗੇ ਹੀ ਹੋ, ਅੱਜ ਤੁਸੀਂ ਉਹ ਅਨੁਭਵੀ ਅਰਥ ਦੱਸੇ ਹੈ। ਇਸ ਤਰ੍ਹਾਂ ਦੇ ਜਾਣੀ ਕਲਯੁਗ ਦੇ ਸਮੇਂ ਜਦੋਂ 5000 ਹੀ ਅਜੇ ਬੀਤੇ, ਅਸੀਂ ਇਹੋ ਜਿਹੇ ਅਨਪੜ੍ਹ ਬਾਬੇ ਬਣੇ ਬੈਠੇ ਸੀ, ਜਿਹੜੇ ਵਾਹਿਗੁਰੂ ਨਾਮ ਨਹੀਂ ਜਪਦੇ ਸੀ, ਉਹਦੇ ਇਤਿਹਾਸ ਉਹ ਅਰਥ ਕਰਕੇ ਅਤੇ ਅਰਥ ਵੀ ਪੁੱਠੇ ਦੱਸਦੇ ਸੀ। ਇਸ ਕਰਕੇ ਕਹਿ ਰਹੇ ਹਨ ਕਵੇ ਭਾਈ ਸਾਹਿਬ ਜੀ ਵੀ ਹੋਰ ਤਰ੍ਹਾਂ ਦਾ ਉਪਦੇਸ਼ ਹੀ ਹੋਰ ਤਰ੍ਹਾਂ ਦੇ ਅਰਥ ਕਰਕੇ ਦੱਸਦੇ ਸਨ। ਪੂਰਬ ਜੁਗਨ ਵਿਖੇ ਤਪ ਜਗਿਆ, ਪਹਿਲੇ ਯੁਗਾਂ ਦੇ ਵਿੱਚ ਕੋਈ ਤਪ ਕਰਦਾ ਸੀ, ਕੋਈ ਜਗ ਕਰਦਾ ਸੀ, ਕੋਈ ਦਾਨ ਇਸੇ ਤਰ੍ਹਾਂ ਕੋਈ ਉਹ ਪੂਜਾ ਕਰਦਾ ਸੀ, ਜਿਵੇਂ ਸਰਯੁਗ ਸਤਿਤਾ ਜਗੀ ਦੁਆਪਰ ਪੂਜਾ ਚਾਰ। ਇਸ ਤਰ੍ਹਾਂ ਪਿਛਲੇ ਜਮਾਂ ਵਿੱਚ ਕੋਈ ਜਪ ਕਰਦਾ, ਕੋਈ ਤਪ ਕਰਦਾ, ਕੋਈ ਪੂਜਾ ਕਰਦਾ, 16 ਪ੍ਰਕਾਰ ਦੇ ਘਰ ਘਰ ਸਾਧਨ ਭਾਏ ਤਤ ਗਿਆ ਤੱਕ। ਇਸ ਤਰ੍ਹਾਂ ਕਹਿੰਦੇ ਸਾਧਨ ਕਰਕੇ ਉਹ ਤੱਤ ਦੇ ਗਿਆਤੇ ਹੋ ਗਏ, ਯਥਾਰਥ ਦੇ ਗਿਆਤੇ ਹੋ ਗਏ, ਜੋ ਬ੍ਰਹਮ ਗਿਆਨੀ ਬਣ ਗਏ। ਕਲ ਮਹਿ ਸਖਤ ਹੀਨ ਨਰ ਰਹੇ, ਇਹ ਵੀ ਸਿੰਘ ਕਲਯੁਗ ਦੇ ਵਿੱਚ ਜਿੰਨੇ ਲੋਕ ਸਨ, ਜਿੰਨੇ ਪੁਰਸ਼ ਉਹ ਸ਼ਕਤੀ ਤੋਂ ਰਹਿਤ ਹੋ ਰਹੇ। ਇਸ ਪ੍ਰਕਾਰ ਕਿਸ ਪ੍ਰਕਾਰ ਮੁਕਤੀ ਕਹਿ ਲਹੇ, ਇਸ ਕਰਕੇ ਪਰਮੇਸ਼ਰ ਨੇ ਵੇਖਿਆ ਵੀ ਕਿਸ ਤਰ੍ਹਾਂ ਇਹ ਮੁਕਤੀ ਨੂੰ ਹੁਣ ਲੈਣਗੇ। ਕਰਤਾ ਪੁਰਖ ਵਿਚਾਰਨ ਕੀਨ, ਇਸ ਕਰਕੇ ਜੋ ਕਰਤਾ ਪੁਰਖ ਹੈ ਨਾ, ਸਾਰੀ ਸ੍ਰਿਸ਼ਟੀ ਦਾ ਵਿਆਪਿਆ, ਉਹਨੇ ਵਿਚਾਰ ਕੀਤਾ। ਜਾਣੇ ਕਲ ਮਹਿ ਜੀਵ ਜੇ ਦੀਨ, ਕਰਤਾ ਪੁਰਖ ਨੇ ਜਾਣਿਆ ਵੀ ਕਲਯੁਗ ਦੇ ਪ੍ਰਭਾਵ ਕਰਕੇ ਜਿੰਨੇ ਜੀਵ ਹੈ ਬੜੇ ਦੁਖੀ। ਸਤਨਾਮ ਸਿਮਰਹਿ ਸੁਖ ਹੋ, ਵਾਹਿਗੁਰੂ ਨੇ ਵਿਚਾਰਿਆ ਵੀ ਜੇ ਜੀਵ ਦੁਖੀ ਸਤਨਾਮ ਸਿਮਰਨਗੇ ਤੇ ਫਿਰ ਇਹਨਾਂ ਨੂੰ ਸੁਖ ਹੋਵੇਗਾ। ਇਸ ਬਿਨ ਆਨ ਉਪਾਏ ਨਾ ਕੋਈ, ਇਸ ਤੋਂ ਬਗੈਰ ਤਾਂ ਇਹਨਾਂ ਨੂੰ ਸੁਖੀ ਹੋਣ ਦਾ ਕੋਈ ਉਪਰਾਲਾ ਹੀਲਾ ਹੈ ਹੀ ਨਹੀਂ, ਇਹ ਯਤਨ ਹੀ ਨਹੀਂ। ਆਪ ਜਾਏ ਕਰ ਸੁਮਤ ਬਿਤਾਵਾ, ਵਾਹਿਗੁਰੂ ਨੇ ਸੋਚਿਆ ਵਿਚਾਰਿਆ ਵੀ ਆਪ ਮੈਂ ਹੁਣ ਜਾ ਕੇ ਨਾ ਲੋਕਾਂ ਨੂੰ ਚੰਗੀ ਜਿਹੜੀ ਮੱਤ ਹੈ ਉਹ ਦੱਸਾਂ ਦੇਵਾਂ। ਪਰੇ ਕੁਮਗ ਤੇ ਸੁਮਗ ਚਲਾਵਾਂ, ਅਨਪੜ੍ਹ ਸਾਧਾਂ ਮਗਰ ਲੱਗ ਕੇ ਜਿਹੜੇ ਖੋਟੇ ਰਸਤੇ ਪਏ, ਇਹਨਾਂ ਨੂੰ ਚੰਗੇ ਰਸਤੇ ਭਾਉ ਭਗਤੀ ਦੇ ਚਲਾਵਾਂ। ਮੋਹ ਬਿਨ ਸਾਰਾ ਕਾਰ ਇਹੋ ਨਾਹੀ, ਕਿਉਂਕਿ ਜਿਹੜਾ ਮੈਂ ਭੇਜਦਾ ਉਹੀ ਉੱਥੇ ਰੱਬ ਬਣ ਕੇ ਬਹਿ ਜਾਂਦਾ ਹੈ, ਜਿਵੇਂ ਗੁਰੂ ਕਲਗੀਧਰ ਜੀ ਨੇ ਬਹੁਤ ਵਿਚਿੱਤਰ ਨਾਟਕ ਵਿੱਚ ਖੋਲ ਖੋਲ ਕੇ ਲਿਖਿਆ ਹੈ। ਫਲਾਨੇ ਨੂੰ ਭੇਜਿਆ ਸਾਖੀ ਫੈਸਲਾ ਕੀਤੇ, ਇਸੇ ਤਰ੍ਹਾਂ ਮੁਹੰਮਦ ਸਾਹਿਬ ਨੂੰ ਬੁਲਾਇਆ, ਉਹ ਸਾਰੇ ਦੱਸੇ ਖੋਲ ਖੋਲ ਕੇ। ਇੱਥੋਂ ਜਾਏ ਬਿਨਾਂ ਤਾਂ ਇਹ ਕੰਮ ਨਹੀਂ ਸਰਨਾ ਪੂਰਾ ਨਹੀਂ ਹੋਣਾ ਹੈ। ਜਾਂ ਤੇ ਨਰ ਤਨ ਧਰ ਜਗ ਮਾਹੀ, ਇਸ ਕਰਕੇ ਜਿਵੇਂ ਮਨੁੱਖ ਹੁੰਦੇ ਹੋਏ ਜਾਂ ਸਰੀਰ ਧਾਰ ਕੇ ਸੰਸਾਰ ਦੇ ਵਿੱਚ ਮੈਂ ਜਾਵਾਂ। ਘਰ ਕਾਲੂ ਕੇ ਜਨਮੇ ਆਈ, ਭਾਈ ਰਾਮ ਕੌਰ ਜੀ ਕਹਿੰਦੇ ਸਿੰਧੋ ਇਉਂ ਵਾਹਿਗੁਰੂ ਜੀ ਵਿਚਾਰ ਕਰਕੇ ਫਿਰ ਜਿਹੜਾ ਬਾਬਾ ਕਾਲੂ ਹੈ ਉਹਦੇ ਘਰ ਦੇ ਵਿੱਚ ਆ ਕੇ ਉਹਨਾਂ ਨੇ ਅਵਤਾਰ ਧਾਰਨ ਕਰ ਲਿਆ ਵਾਹਿਗੁਰੂ ਜੀ। ਜਨਨੀ ਤ੍ਰਿਪਤਾ ਪਿਖ ਹਰ ਖਾਈ, ਇਸ ਤਰ੍ਹਾਂ ਜਿਹੜੀ ਮਾਤਾ ਤ੍ਰਿਪਤਾ ਸੀ ਉਹ ਪੈਦਾ ਹੋਇਆ ਅਵਤਾਰ ਹੋਇਆ ਵੇਖ ਕੇ ਖੁਸ਼ ਹੋ ਗਈ। ਅਲਪ ਬੈਸ ਮਹਿ ਸੁੰਦਰ ਬੇਸ, ਇਸ ਤਰ੍ਹਾਂ ਵਾਹਿਗੁਰੂ ਦਾ ਕਹਿੰਦੇ ਛੋਟੇ ਅਮਰ ਵਿੱਚ ਹੀ ਸੋਹਣਾ ਲੋਭ ਹੈ ਸੀ। ਜਹ ਕਹਿ ਦੇਤ ਭਏ ਉਪਦੇਸ਼, ਛੋਟੇ ਅਵਸਥਾ ਵਿੱਚ ਸੀ ਜਿੱਥੇ ਕਿੱਥੇ ਗਏ ਉੱਥੇ ਉਪਦੇਸ਼ ਦਿੱਤਾ ਵਾਹਿਗੁਰੂ ਨੇ ਗੋਪਾਲ ਪਾਂਧੇ ਨੂੰ ਵੀ, ਹਰਦਿਆਲ ਪੰਡਿਤ ਨੂੰ ਵੀ, ਇਸੇ ਤਰ੍ਹਾਂ ਫਾਰਸੀ ਵਾਲੇ ਨੂੰ ਵੀ, ਮੌਲਵੀ ਨੂੰ ਵੀ। ਸਤ ਨਾਮ ਕੋ ਸਿਮਰਨ ਕਰਨ, ਜਿੱਥੇ ਕਿੱਥੇ ਗਏ ਉਹ ਵਾਹਿਗੁਰੂ ਨੇ ਗੁਰੂ ਨਾਨਕ ਸੂਰ ਦੇ ਵਿੱਚ ਉਪਦੇਸ਼ ਦਿੱਤਾ ਵੀ ਭਾਈ ਸੱਚੇ ਨਾਮ ਦਾ ਤੁਸੀਂ ਸਿਮਰਨ ਕਰਨਾ ਹੈ। ਸਨੈ ਸਨੈ ਤਨ ਅਹੰ ਬਿਸਰਨੋ, ਸਿਮਰਨ ਕਰਨਿਆਂ ਹਉਮੈ ਨਹੀਂ ਲਿਆਉਣੀ ਹੈ, ਹੌਲੀ ਹੌਲੀ ਜਿਹੜੀ ਸਰੀਰ ਦੀ ਹਉਮੈ ਹੰਕਾਰ ਨੂੰ ਭੁਲਾ ਦੇਣਾ, ਹਉਮੈ ਹੰਕਾਰ ਨੂੰ ਛੱਡ ਜਾਣਾ ਹੈ, ਨਿਮਰਤਾ ਗਰੀਬੀ ਵਿੱਚ ਆਉਣਾ ਹੈ। ਭਾਣਾ ਪਰਮੇਸ਼ਰ ਕਹੋ ਜੈਸੇ, ਬਾਕੀ ਵੀ ਜਿਵੇਂ ਵਾਹਿਗੁਰੂ ਦਾ ਭਾਣਾ ਹੁਕਮ ਹੈ ਆਗਿਆ ਹੈ, ਹੋਏ ਹੋਏ ਪ੍ਰਸੰਨ ਅਨਸਾਰੀ ਤੈਸੇ, ਇਸੇ ਤਰ੍ਹਾਂ ਅਨਸਾਰੀ ਹੋ ਕੇ ਤੁਸੀਂ ਪ੍ਰਸੰਨ ਰਹਿਣਾ ਹੈ। ਭਾਣਾ ਮੰਨਣ ਨਾਮ ਲਿਵ ਲਾਵਨ, ਹੋਮੈ ਤਿਆਗਨ ਪੰਥੇ ਪਾਵਨ, ਵਾਹਿਗੁਰੂ ਨੇ ਗੁਰੂ ਨਾਨਕ ਸਰੂਪ ਦੇ ਵਿੱਚ ਹੋ ਕੇ ਸਭ ਨੂੰ ਉਪਦੇਸ਼ ਦਿੱਤਾ। ਇਸ ਪ੍ਰਕਾਰ ਕੋ ਦੇ ਉਪਦੇਸ਼ ਸਿੰਘੋ, ਇਉਂ ਗੁਰੂ ਨਾਨਕ ਸਾਹਿਬ ਜੋ ਵਾਹਿਗੁਰੂ ਦਾ ਰੂਪ ਸੀ ਸਾਰਿਆਂ ਨੂੰ ਉਪਦੇਸ਼ ਦੇ ਕੇ, ਅਨਕ ਨਰਨ ਤੇ ਕੇ ਕਟੇ ਕਲੇਸ਼, ਜਿਹੜੇ ਲੋਕਾਂ ਦੇ ਜਗੜੇ ਕਲੇਸ਼ ਆ ਉਹ ਕੱਟ ਦਿੱਤੇ। ਮੂਲੇ ਕੀ ਤਨ ਜਾ ਵੱਡ ਭਾਗਨ, ਜਿਹੜਾ ਮੋਰ ਚੰਦ ਬਟਾਲਾ ਨਿਵਾਸੀ ਸੀ ਉਹਦੀ ਜਿਹੜੀ ਲੜਕੀ ਵੱਡੇ ਭਾਗਾਂ ਵਾਲੀ ਹੈ ਸੀ ਸੁਲੱਖਣੀ। ਸ੍ਰੀ ਗੁਰ ਮਹਿਲਾ ਮਹਾ ਸੁਹਾਗਨ, ਗੁਰੂ ਨਾਨਕ ਸਾਹਿਬ ਜੀ ਦੇ ਮਹਿਲ ਬੜੇ ਜੋ ਬਾਹਰੇ ਸੁਹਾਗਵੰਤੀ ਸਨ। ਤਿਸਕੇ ਪੁੱਤਰ ਭਏ ਜੁਗ ਧੀਰ, ਸੁਲੱਖਣੀ ਮਹਿਲ ਤੋਂ ਅੱਗੇ ਦੋ ਪੁੱਤਰ ਕਹਿੰਦੇ ਹੋਏ ਬੜੇ ਧੀਰ ਸਾਰੀ। ਬ੍ਰਹਮ ਗਿਆਨ ਮਹਿ ਅਚਲ ਗੰਭੀਰ, ਕਹਿੰਦੇ ਦੋਵੇਂ ਪੁੱਤਰ ਬ੍ਰਹਮ ਗਿਆਨ ਦੇ ਵਿੱਚ ਅਚਲ ਤੇ ਗੰਭੀਰ ਆਸ਼ੇ ਵਾਲੇ। ਜੇਠੋ ਭਾਵ ਸ੍ਰੀ ਚੰਦ ਉਦਾਰਾ, ਸਿੰਘੋ ਜਿਹੜਾ ਜੇਠਾ ਪੁੱਤਰ ਵੱਡਾ ਪੁੱਤਰ ਹੋਇਆ ਉਹਦਾ ਨਾਮ ਸੀ ਸ੍ਰੀ ਚੰਦ, ਬੜਾ ਸ੍ਰੇਸ਼ਟ। ਨਹਿ ਗ੍ਰਿਸਤ ਮਗ ਅੰਗੀਕਾਰਾ, ਕਹਿੰਦੇ ਸਾਰੀ ਜ਼ਿੰਦਗੀ ਜਿਹੜਾ ਗ੍ਰਿਸਤਾ ਮਾਰਗ ਹੈ, ਗ੍ਰਿਸਤ ਮਾਰਗ ਹੈ ਉਹਨੂੰ ਗ੍ਰਹਿਣ ਨਹੀਂ ਕੀਤਾ, ਜਾਣੀ ਸ਼ਾਦੀ ਨੀ ਵਿਆਹ ਨੀ ਕਰਾਇਆ। ਰਹਿ ਬ੍ਰਿਤੀ ਨਿਤ ਜੋਗ ਅਰੂੜਾ, ਜਿੰਦੀ ਕਹਿੰਦੇ ਜਿਹੜੀ ਜੋਗ ਦੇ ਵਿੱਚ ਜਿਹੜੀ ਬਿਰਤੀ ਆ ਹਮੇਸ਼ਾ ਅਰੂੜਾ ਕੀ ਸਥਿਤ ਰਹਿੰਦੀ ਸੀ, ਜਾਣੀ ਅੰਤਰਮੁਖ ਬਿਰਤੀ ਕਰਦੇ ਪ੍ਰਾਣਾ ਜਾਣ ਦੁਆਰਾ। ਇੱਕ ਰਸ ਮੈਂ ਆਸ਼ਾ ਜਿਸ ਗੂੜਾ, ਇੱਕ ਰਸ ਜੋਗ ਬਿਰਤੀ ਵਿੱਚ ਹੀ ਰੁੜ ਰਹਿੰਦੇ ਟਿੱਕੇ ਰਹਿੰਦੇ, ਜਿਹਨਾਂ ਦਾ ਆਸਾ ਬੜਾ ਗੰਭੀਰ ਸੀ। ਜਿਨ ਕੋ ਜਿਨ ਕੇ ਛੋਇਓ ਵਿਕਾਰ ਨਾ ਕੋਈ, ਮਨ ਨੂੰ ਕਿਸੇ ਵਿਕਾਰ ਨੇ ਛੋ ਨਹੀਂ ਸਕਿਆ ਹੈ। ਜਤੀ ਪੁਰਸ਼ ਭੀਸ਼ਮ ਸਮਤ ਸੋਏ, ਜਿਹੜਾ ਸ੍ਰੀ ਚੰਦ ਜਤੀ ਪੁਰਸ਼ ਹੈ ਜਿਵੇਂ ਭੀਸ਼ਮ ਪਤਾਮਾ ਹੈ ਸੀ ਉਹਦੇ ਸਮਾਨ। ਲਖਮੀ ਦਾਸ ਅਨੁਜ ਤਿੰਨ ਭਇਓ, ਇਸੇ ਤਰ੍ਹਾਂ ਜਿਹੜਾ ਲਖਮੀ ਦਾਸ ਸੀ ਉਹਦਾ ਛੋਟਾ ਭਰਾ ਹੋਇਆ। ਮਗ ਗ੍ਰਿਸਤ ਜਿਨ ਧਾਰਨ ਕੀਤੀ, ਲਖਮੀ ਦਾਸ ਨੇ ਕਹਿੰਦੇ ਗ੍ਰਿਸਤਾ ਮਾਰਗ ਨੂੰ ਧਾਰਨ ਕੀਤਾ, ਜਾਣੀ ਵਿਆਹ ਕਰਵਾਇਆ। ਗਿਆਨ ਵਿਖੇ ਜੁਗ ਭ੍ਰਾਂਤ ਸਮਾਨ, ਕਹਿੰਦੇ ਬ੍ਰਹਮ ਗਿਆਨ ਦੇ ਵਿੱਚ ਦੋਵੇਂ ਭਰਾਵੇਂ ਇੱਕ ਸਮਾਨ ਹੀ ਇੱਕ ਬਰਾਬਰ ਸੀ। ਸ੍ਰੀ ਨਾਨਕ ਕੇ ਪੁੱਤਰ ਸੁਜਾਨ, ਗੁਰੂ ਨਾਨਕ ਸਾਹਿਬ ਜੀ ਦੇ ਸੁਗੜ ਸੁਜਾਨ ਪੁੱਤਰ ਸਨ। ਧਰਮ ਚੰਦ ਪੋਤਰਾ ਪੁੰਨ ਭਇਓ, ਰਾਏ ਲਖਮੀ ਦਾਸ ਇਹਦੇ ਘਰ ਦੇ ਵਿੱਚ ਧਰਮ ਚੰਦ ਹੋਇਆ, ਜੋ ਗੁਰੂ ਨਾਨਕ ਸਾਹਿਬ ਜੀ ਦਾ ਪੁੱਤਰਾ ਹੋਇਆ, ਜਿਸ ਤੇ ਬੰਸ ਬੇਦੀਅਨ ਥਯੋ। ਇਸ ਧਰਮ ਚੰਦ ਤੋਂ ਅੱਗੇ ਜਿਹੜਾ ਬੇਦੀਆਂ ਦੀ ਬੰਸ ਹੈ, ਇਸਤਤ ਹੋਈ ਟਿਕੀ। ਇੱਕ ਦਿਨ ਕਰ ਅਖੇਰ ਕਹ ਆਏ। ਇੱਕ ਦਿਨ ਦੀ ਗੱਲ ਹੈ, ਲਖਮੀ ਚੰਦ ਦੀ ਕਦੇ ਸ਼ਿਕਾਰ ਬਿਰਤੀ ਕਰਕੇ ਆਏ ਸਨ। ਸ਼ਸ਼ ਹੱਤ ਆਸ ਦਹ ਦਿਸ ਲਰਕ ਲੜਕਾਏ। ਸਹੇਜੇ ਮਾਰ ਕੇ ਘੋੜਿਆਂ ਦੇ ਦੋਵੇਂ ਤਰਕੀ ਉਸ ਨੇ ਲੜਕਾਏ ਹੋਏ ਸੀ। ਸ੍ਰੀ ਚੰਦ ਨੇ ਅਨਜ ਨਿਹਾਰਾ। ਇਹ ਜਿਹੜਾ ਸ੍ਰੀ ਚੰਦ ਸੀ, ਜਿਸ ਵੇਲੇ ਉਸਨੇ ਛੋਟੇ ਭਰਾ ਵਲੀ ਵੇਖਿਆ ਹੈ। ਕਿਰਪਾ ਜੁਗਤ ਹੋਏ ਬਾਕ ਉਚਾਰਾ। ਇਹ ਕਹਿੰਦੇ ਕਿਰਪਾ ਸਹਿਤ ਹੋ ਕੇ ਇਸ ਤਰ੍ਹਾਂ ਬਚਨ ਕਿਹਾ ਛੋਟੇ ਭਰਾ ਨੂੰ। ਦਿਨ ਪ੍ਰਤ ਅਨਕ ਜੀਵ ਕਹ ਘਾਵੈ। ਲਖਮੀ ਦਾਸ ਹਮੇਸ਼ਾ ਤੂੰ ਅਨੇਕਾਂ ਜੀਵਾਂ ਨੂੰ ਮਾਰਦਾ ਹੈ। ਇਹ ਲੇਖਾ ਦੇਨੋ ਬਨ ਆਵੈ। ਜਦੋਂ ਤੂੰ ਸ੍ਰੀ ਛੱਡਿਆ ਨਾ, ਫਿਰ ਧਰਮਦਾਸ ਕੋਲ ਤੇਰਾ ਤੈਨੂੰ ਲੇਖਾ ਦੇਣਾ ਬਣ ਆਏਗਾ, ਲੇਖਾ ਦੇਣਾ ਪਊਗਾ। ਕਹਿਓ ਭਰਾਤ ਕੋ ਨਹੀਂ ਸਹਾਰਾ। ਆ ਵੱਡੇ ਭਰਾ ਦਾ ਕਿਹਾ ਹੋਇਆ, ਕਹਿੰਦੇ ਲਖਮੀ ਚੰਦ ਨੇ ਸਹਾਰਿਆ ਨਾ, ਬਰਦਾਸ਼ਤ ਨਾ ਕਰ ਸਕਿਆ। ਗਾਇਓ ਸਦਨ ਮੈਂ ਕੀਨਸ ਤਿਆਰਾ। ਕਹਿੰਦੇ ਘਰ ਵਿੱਚ ਗਿਆ ਲਖਮੀ ਦਾਸ ਤੇ ਕਹਿੰਦੇ ਜਾਣ ਦੇ ਤਿਆਰੀ ਕਰ ਲਏ। ਆਪਣ ਭਾਰ ਜਾ ਲੈ ਸੁਤ ਸੰਗ। ਲਖਮੀ ਦਾਸ ਨੇ ਆਪਣੀ ਘਰ ਵਾਲੀ ਵੀ, ਆਪਣਾ ਪੁੱਤਰ ਧਰਮ ਚੰਦ ਵੀ ਨਾਲ ਹੀ ਲੈ ਲਿਆ। ਧਾਰ ਸੀ ਕਰਤਾ ਚੜਿਓ ਤੁਰੰਗ। ਬੜੀ ਤੇਜ਼ੀ ਧਾਰਦਾ ਹੋਇਆ ਇਸ ਤਰ੍ਹਾਂ ਪਰਿਵਾਰ ਨੂੰ ਲੈ ਕੇ ਘੋੜੇ ਤੇ ਚੜ ਪਿਆ। ਆਏ ਭਰਾਂਤ ਸੋ ਭਨਿਓ ਜਨਾਏ। ਆ ਕੇ ਸ੍ਰੀ ਚੰਦ ਵੱਡੇ ਭਰਾ ਨੂੰ ਕਦੇ ਜਨਾਇਆ ਤੇ ਕਿਹਾ, ਲੇਖਾ ਦੇਣ ਅਭੈ ਹਮ ਜਾਏ। ਸ੍ਰੀ ਚੰਦ ਵੱਡੇ ਭਰਾ ਸੀ, ਹੁਣੇ ਲੇਖਾ ਦੇਣ ਵਾਸਤੇ ਜਾਣੇ। ਤੂੰ ਕਹਿੰਦਾ ਲੇਖਾ ਦੇਣਾ ਪੂ, ਮੈਂ ਹੁਣੇ ਹੀ ਜਾਨਾ ਦੇਣਾ। ਸੁਨਤ ਸ੍ਰੀ ਚੰਦ ਹਿਰਦੈ ਵਿਚਾਰਾ। ਸ੍ਰੀ ਚੰਦ ਨੇ ਸੁਣ ਕੇ ਵੀ ਸਿੰਘੋ ਹਿਰਦੇ ਵਿੱਚ ਸੋਚਿਆ ਵਿਚਾਰਾ। ਧਰਮ ਚੰਦ ਕੋ ਪਕੜ ਉਤਾਰਾ। ਇਹ ਹੁਣ ਲਖਮੀ ਦਾਸ ਨੇ ਤਾਂ ਮੁੜਨਾ ਨਹੀਂ ਹੈ, ਤੇ ਜਾਊ ਹੁਣ ਉੱਥੇ ਉੱਪਰ, ਤੇ ਜਿਹੜਾ ਧਰਮ ਚੰਦ ਸੀ ਕਹਿੰਦੇ ਉਹ ਉਪਰੋਂ ਹੇਠਾਂ ਨੂੰ ਉਤਾਰ ਲਿਆ। ਇੱਕ ਯੋਜਨ ਕਹਿੰਦੇ ਬਾਂਹ ਵਧਾ ਲਈ ਸੀ, ਚਾਰ ਇੱਕ ਯੋਜਨ ਚਾਰ ਕੋਹਾਂ ਦਾ ਹੁੰਦਾ, ਚਾਰ ਕੋਹਾਂ ਸ਼ਕਤੀ ਨਾਲ ਬਾਂਹ ਵਧਾ ਕੇ ਤੇ ਧਰਮ ਚੰਦ ਨੂੰ ਕਹਿੰਦੇ ਇਸ ਤਰ੍ਹਾਂ ਹੇਠਾਂ ਲਾ ਲਿਆ ਸੀ। ਹਮਕੋ ਨਹਿ ਗ੍ਰਿਸ਼ਤ ਕੋ ਕਰਹੀ। ਹਾਂ, ਕਿਉਂਕਿ ਸ੍ਰੀ ਚੰਦ ਨੇ ਵਿਚਾਰਿਆ ਵੀ ਅਸਾਂ ਨੇ ਤਾਂ ਜਿਹੜਾ ਗ੍ਰਿਸ਼ਤਾ ਮਾਰਗ ਧਾਰਨ ਨਹੀਂ ਕਰਨਾ, ਸ਼ਾਦੀ ਕਰਾਉਣੀ ਨਹੀਂ। ਰਹਿ ਬੰਸ ਇਸ ਤੇ ਜਗ ਥਿਰਹੀ। ਇਹ ਜਿਹੜਾ ਇਹ ਧਰਮ ਚੰਦ ਹੈ, ਇਹਦੇ ਕਰਕੇ ਸੰਸਾਰ ਦੇ ਵਿੱਚ ਬੇਦੀਆਂ ਦੀ ਜਿਹੜੀ ਬੰਤ ਹੈ ਇਸ ਰਹੇਗੀ। ਸਹਿਤ ਭਾਰ ਜਾ ਗਯੋ ਨਾ ਆਯੋ। ਹਾਂ, ਭਾਈ ਰਾਮ ਕੌਰ ਜੀ ਦੱਸਦੇ ਵੀ ਸਿੰਘੋ ਸਰੋਤਿਓ, ਲਖਮੀ ਚੰਦ ਤਾਂ ਆਪਣੇ ਘਰ ਵਾਲੀ ਸਮੇਤ ਹੀ ਅੱਗੇ ਚਲਿਆ ਗਿਆ, ਉਹ ਨਹੀਂ ਮੁੜ ਕੇ ਵਾਪਸ ਆਇਆ। ਅਬ ਲੋਕਤ ਨਰ ਗਮ ਬਿਸਮਾਏ ਗਨ ਬਿਸਮਾਯੋ। ਲੋਕਾਂ ਦਾ ਝੁੰਡ ਸੀ, ਉਹ ਵੇਖ ਵੇਖ ਕੇ ਚਰਚੀ ਹੋਏ, ਕਹਿੰਦੇ ਹੱਦ ਹੋ ਗਈ, ਘੋੜੇ ਸਮੇਤ ਹੀ ਚਲੇ ਗਏ ਉੱਪਰ। ਧਰਮ ਚੰਦ ਤੇ ਚੱਲਿਓ ਬੰਸ। ਇਹ ਜਿਹੜਾ ਧਰਮ ਚੰਦ ਸੀ ਨਾ, ਉਹਦੇ ਕਰਕੇ ਬੇਦੀਆਂ ਦੀ ਅੰਸ ਬੰਸ ਚੱਲੀ ਏ। ਸਭ ਬੇਦੀ ਉਜਲ ਜਿਮ ਹੰਸ। ਸਾਰੇ ਆ ਬੇਦੀ ਦਿਸਦੇ ਆ ਜਿਵੇਂ ਹੰਸ ਉਜਲ ਹੁੰਦੇ ਆ। ਸ੍ਰੀ ਚੰਦ ਬੈ ਭਈ ਵਿਸਾਲਾ। ਬਾਕੀ ਵੀ ਜਿਹੜਾ ਸ੍ਰੀ ਚੰਦ ਸੀ, ਇਹਦੀ ਬਹੁਤ ਵੱਡੀ ਉਮਰ ਹੋਈ, ਕਈਆਂ ਨੇ 132 ਸਾਲ ਦੱਸੀ ਹੈ, ਕਈ ਨੇ ਇਸ ਤੋਂ ਵੀ ਵਧੀਕ ਦੱਸੀ ਹੈ। ਜ਼ਿਆਦਾਤਰ ਖਿਆਲ ਆ ਵੀ 132 ਕੁ ਸਾਲ ਦੀ ਉਮਰ ਦੇ ਇਹ ਹੋਏ ਸਨ। ਜਗ ਮਹਿ ਦੇਹ ਧਰੀ ਚਿਰ ਕਾਲਾ। ਇਸ ਤਰ੍ਹਾਂ ਕਹਿੰਦੇ ਇਹਨਾਂ ਨੇ ਸੰਸਾਰ ਦੇ ਵਿੱਚ ਕਾਫੀ ਸਮਾਂ ਜਿਹੜੀ ਦੇਹ ਧਾਰਨ ਕਰ ਰੱਖੀ, ਟਿਕਾ ਰੱਖੀ। ਸਦਾ ਜੋਗ ਰਸ ਭੋਗਨ ਕਰਦੇ। ਹਮੇਸ਼ਾ ਜੋਗ ਰਸ ਨੂੰ ਹੀ ਭੋਗਣਾ ਕਰਦੇ, ਮਾਣਨਾ ਕਰਦੇ, ਦਸਵੇਂ ਦੁਆਰ ਵਿੱਚ ਹੀ ਸਵਾਸ ਚੜਾਈ ਰੱਖਦੇ। ਫਿਰ ਉਮਰ ਕੀ ਘਟਣੀ, ਉਮਰ ਵਧ ਹੀ ਜਾਣੀ ਹੈ। ਜਗਤ ਉਪਾਸਨਾ ਨਹਿ ਮਨ ਵਰਤੇ। ਸੰਸਾਰ ਦੀਆਂ ਵਾਸ਼ਨਾ ਵਿੱਚ ਜਿਹੜਾ ਮਨ ਨਹੀਂ ਵਰਤਦਾ, ਮਨ ਆਉਂਦਾ ਹੀ ਨਹੀਂ ਸੀ। ਜਹਾਂਗੀਰ ਜਬ ਭਾ ਤੁਰਕੇਸ਼, ਜਹਾਂਗੀਰ ਜਿਸ ਵੇਲੇ ਕਹਿੰਦੇ ਮੁਸਲਮਾਨਾਂ ਦਾ ਪਾਤਸ਼ਾਹ ਹੋਇਆ, ਸੁਣ ਕੇ ਇਨਕੋ ਸੁਜਸ ਵਿਸ਼ੇਸ਼, ਸ੍ਰੀ ਚੰਦ ਸੀਰਾ ਸ੍ਰੇਸ਼ਟ ਜਸ ਉਹਨੇ ਵਿਸ਼ੇਸ਼ ਕਰਕੇ ਸੁਣਿਆ ਅੱਗੇ ਤੋਂ ਅੱਗੇ। ਕਈ ਵਾਰ ਨਿਜ ਮਨ ਜੋ ਪਠਾਏ, ਇਸ ਕਰਕੇ ਜਹਾਂਗੀਰ ਨੇ ਕਈ ਵਾਰੀ ਸ੍ਰੀ ਚੰਦ ਦੇ ਕੋਲ ਆਪਣੇ ਮਨੁੱਖ ਭੇਜੇ ਸਨ। ਬਿਨੈ ਠਾਨ ਕੈ ਨਿਕਟ ਬੁਲਾਏ, ਉਹ ਬਹੁਤੀਆਂ ਬੇਨਤੀਆਂ ਕਰਕੇ ਇੱਕ ਦਿਨ ਆਪਣੇ ਕੋਲ ਬੁਲਾਇਆ ਸ੍ਰੀ ਚੰਦ ਨੂੰ ਇਹ ਜਹਾਂਗੀਰ ਨੇ। ਕਰਾ ਮਾਤ ਕੋ ਚਾਹਿਤ ਦੇਖਾ, ਜਿਹੜਾ ਜਹਾਂਗੀਰ ਹੈ ਸ੍ਰੀ ਚੰਦ ਦੀ ਕਰਾਮਾਤ ਦੇਖਿਆ ਚਾਹੁੰਦਾ ਸੀ। ਕੌਤਕ ਜਿਸਕੇ ਹਿਰਦੈ ਵਿਸੇਖਾ, ਹਿਰਦੇ ਵਿੱਚ ਬੜੀ ਭਾਰੀ ਚਰਚਤਾ ਸੀ ਵੀ ਕਿੰਨੇ ਕੁ ਕਰਾਮਾਤੀ ਹੈ ਸ੍ਰੀ ਚੰਦ ਜੀ। ਗੋਦੜੀਆ ਸੇਵਕ ਰਹਿ ਨਾਲੇ, ਸ੍ਰੀ ਚੰਦ ਦੇ ਨਾਲ ਜਿਹੜਾ ਸੇਵਕ ਹੈ ਭਾਈ ਗੋਦੜੀਆ ਨਾਮ ਦਾ ਹਮੇਸ਼ਾ ਰਹਿੰਦਾ ਸੀ। ਤਿਸ ਤਿਸਕੇ ਕੰਧ ਚੜ੍ਹੈ ਜਬ ਚਾਲੇ, 100 ਸਾਲ ਤੋਂ ਵੱਡੀ ਉਮਰ ਦੇ ਹਨ, ਜਿਸ ਕਰਕੇ ਜਿਸ ਨੂੰ ਜਦੋਂ ਕਿਸੇ ਪਾਸੇ ਚੱਲਣਾ ਉਹਦੇ ਉਹਦੇ ਮੋਢੇ ਤੇ ਕਢੇੜੇ ਜੇ ਚੜ ਜਾਂਦੇ ਸੀ ਬੱਚਿਆਂ ਵਾਂਗ। ਨਾ ਹੀ ਤਾਂ ਟਿਕੇ ਰਹਿ ਨਿਜ ਥਾਨ, ਨਹੀਂ ਤਾਂ ਸ੍ਰੀ ਚੰਦ ਬਿਰਧ ਅਵਸਥਾ ਹੋਣ ਕਰਕੇ ਆਪਣੇ ਥਾਂ ਹੀ ਉਹ ਟਿਕੇ ਰਹਿੰਦੇ ਟਾਲਾ ਸਾਹਿਬ। ਸਦਾ ਲਗਾਏ ਰੱਖੈ ਧਿਆਨ, ਹਮੇਸ਼ਾ ਕਹਿੰਦੇ ਬਸ ਦਸਵੇਂ ਦੁਆਰ ਵਿੱਚ ਹੀ ਧਿਆਨ ਲਾਈ ਰੱਖਦੇ। ਤਿਸ ਪਰ ਚੜ ਲਵ ਪੂਰੀ ਸਿਧਾਰੇ, ਜਹਾਂਗੀਰ ਨੇ ਵੀ ਬਹੁਤਾ ਕਿਹਾ। ਫਿਰ ਗੋਦੜੀਏ ਦਾਸ ਸੁਬਰ ਕਹਿੰਦੇ ਕਨੇਡੇ ਚੜ ਕੇ ਲਾਹੌਰ ਨੂੰ ਚਲੇ ਗਏ। ਸਨੈ ਸਨੈ ਤਹਿ ਪਹੁੰਚ ਸੁਖਾਰੇ, ਹੌਲੀ ਹੌਲੀ ਕਹਿੰਦੇ ਉਹ ਪਹੁੰਚਣਾ। ਹੁਣ ਜਿਹੜਾ ਦਾਸ ਹੈ ਉਹਨੇ ਬਿਰਧ ਅਵਸਥਾ ਵਿੱਚ ਘੁਨੜੇ ਚੁੱਕੇ, ਇਸ ਕਰਕੇ ਭਜਣਾ ਥੋੜੇ ਹੌਲੀ ਹੌਲੀ ਜਾਣਾ। ਕਹਿੰਦੇ ਪਹੁੰਚ ਗਏ ਹਨ ਇੱਕ ਦਿਨ ਡੇਰਾ ਤਹਾਂ ਟਿਕਾਏ, ਲਾਹੌਰ ਪਹੁੰਚ ਕੇ ਕਹਿੰਦੇ ਇੱਕ ਦਿਨ ਉੱਥੇ ਜਾ ਕੇ ਟਿਕਾਣਾ ਕੀਤਾ, ਯਾਨੀ ਇੱਕ ਦਿਨ ਉੱਥੇ ਬਤੀਤ ਕੀਤਾ ਹੈ। ਪੁਨ ਤੁਰਕੇ ਸੁਰ ਨਿਕਟ ਬੁਲਾਏ, ਜਿਸ ਵੇਲੇ ਜਹਾਂਗੀਰ ਨੂੰ ਪਤਾ ਚੱਲਿਆ ਉਸਨੇ ਬੇਨਤੀ ਕਰਕੇ ਸ੍ਰੀ ਚੰਦ ਨੂੰ ਆਪਣੇ ਕੋਲ ਬੁਲਾ ਲਿਆ। ਜਨ ਗੋਦੜੀਏ ਪਰ ਆਰੂੜ, ਭਾਈ ਰਾਮ ਕੌਰ ਜੀ ਕਹਿੰਦੇ ਵੀ ਸਿੰਘੋ ਫਿਰ ਸ੍ਰੀ ਚੰਦ ਜੀ ਜਿਹੜਾ ਗੋਲੜੀ ਆ ਉਹਦੇ ਕਹਿੰਦੇ ਉੱਪਰ ਸਵਾਰ ਹੋ ਗਏ, ਉਹਦੇ ਕਨੇੜੇ ਜੇ ਚੜ ਗਏ। ਪਹੁੰਚੇ ਤਹਿ ਆਸੇ ਜਿਨ ਗੂੜ, ਉਹਨਾਂ ਦਾ ਆਸ਼ਾ ਬੜਾ ਗਹਿਰ ਗੰਭੀਰ ਆ, ਪਹੁੰਚ ਗਏ। ਪਹੁੰਚ ਤੀਰ ਜਬ ਸਨਮੁਖ ਦੀਖਾ, ਜਹਾਂਗੀਰ ਦੇ ਨੇੜੇ ਪਹੁੰਚ ਕੇ ਤੇ ਸਾਹਮਣੇ ਦੇਖਿਆ ਵੀ ਉਹ ਬੈਠਾ ਹੈ। ਤਹਿ ਉਤਰੇ ਤਨ ਸੰਭੂ ਸਰੀਖਾ, ਉੱਥੇ ਨੇੜੇ ਜੇ ਆ ਕੇ ਗੋਦੜੀਏ ਦੇ ਕਨੇਡੇ ਤੇ ਉਤਰ ਗਏ, ਜਿਹੜੇ ਸ੍ਰੀ ਚੰਦ ਕਹਿੰਦੇ ਸ਼ਿਵ ਜੀ ਦੇ ਸਮਾਨ ਹੈ, ਸੁਆਹ ਜੀ ਮਲੀ ਹੋਈ ਹੈ। ਤਨ ਪਰ ਕੀ ਖਿੰਥਾ ਸੋ ਉਤਾਰੀ, ਸ੍ਰੀ ਚੰਦ ਨੇ ਕਹਿੰਦੇ ਸਰੀਰ ਦੇ ਉੱਪਰ ਗੋਦੜੀ ਜੀ ਉਹ ਪਾਈ ਹੋਈ ਸੀ ਉਹ ਲਾ ਦਿੱਤੀ। ਧਰੀ ਤਹਾਂ ਜਹਿ ਪਰ ਹੈ ਨਿਹਾਰੀ, ਉੱਥੇ ਦੀ ਗੋਦੜੀ ਰਾਹ ਕੇ ਰੱਖ ਦਿੱਤੀ ਹੈ ਜਿੱਥੇ ਕਦੇ ਦੇਖ ਦਿਸਦੀ ਪਈ ਰਹੇ, ਯਾਨੀ ਜਹਾਂਗੀਰ ਦੀ ਨਿਗਾਹ ਵਿੱਚ ਰਹੇ ਉਹਨੂੰ ਦਿਸੇ ਵੀ ਆ ਗੋਦੜੀ ਪਈ ਹੈ। ਬਿਰਧ ਅਵਸਥਾ ਤਬ ਚੱਲ ਗਏ, ਤਦੋਂ ਕਹਿੰਦੇ ਬਿਰਧ ਅਵਸਥਾ ਸੀ ਸ੍ਰੀ ਚੰਦ ਦੀ, ਜਹਾਂਗੀਰ ਦੇ ਕੋਲ ਚਲੇ ਗਏ। ਸਾਦਰ ਬੋਲ ਬਿਠਾਵਤ ਪਏ, ਜਹਾਂਗੀਰ ਦੇ ਸਤਿਕਾਰ ਦੇ ਬਚਨ ਬੋਲੇ ਅਤੇ ਬਿਠਾਇਆ ਹੈ। ਕਰਿਓ ਪਰਸ ਪਰ ਬਾਕ ਬਿਲਾਸ, ਆਪੋ ਵਿੱਚ ਹੀ ਸ੍ਰੀ ਚੰਦ ਤੇ ਜਸ਼ਨ ਵੀ ਜਹਾਂਗੀਰ ਨੇ ਕਹਿੰਦੇ ਬਚਨ ਬਿਲਾਸ ਕੀਤੇ, ਖੁਸ਼ ਹੋ ਕੇ ਬਚਨ ਕੀਤੇ। ਉੱਤਰ ਉਚਿਤ ਦੀਏ ਤਿਸ ਪਾਸ, ਉਹਦੇ ਕੋਲ ਬੈਠਿਆ ਜਿਸ ਤਰ੍ਹਾਂ ਦੇ ਯੋਗ ਉੱਤਰ ਸੀ ਤਸੱਲੀ ਬਖਿਓ ਉੱਤਰ ਦੇ ਦਿੱਤੇ ਉਸਨੂੰ। ਪੁਨ ਤੁਰ ਕੇਸ ਬਿਲੋਕਨ ਕਰੀ, ਜਿਹੜਾ ਕਹਿੰਦੇ ਮੁਸਲਮਾਨਾਂ ਦਾ ਮਾਲਕ ਜਹਾਂਗੀਰ ਇਹਨਾਂ ਨੇ ਕਹਿੰਦੇ ਵੇਖਣਾ ਕੀਤਾ। ਖਿੰਥਾ ਬਹੁ ਕੰਪਤ ਜਹ ਧਰੀ, ਗੋਦੜੀ ਜੀ ਸ੍ਰੀ ਚੰਦ ਨੇ ਰੱਖੀ ਉਹ ਬੜੀ ਕੰਬ ਰਹੀ ਹੈ। ਇਤ ਉਤ ਚੱਲ ਹੈ ਉੱਠ ਹੈ ਗਿਰ ਧਰਨੀ, ਇਧਰ ਉਧਰ ਨੂੰ ਚੱਲ ਪੈਂਦੀ ਹੈ, ਕਿਤੇ ਤਾਂ ਨੂੰ ਉੱਠ ਪੈਂਦੀ ਹੈ, ਕਿਤੇ ਧਰਤੀ ਤੇ ਡਿੱਗ ਪੈਂਦੀ ਹੈ ਗੋਦੜੀ ਜੀ। ਕਬ ਇਕੱਠੀ ਕਬ ਹੋਏ ਪਸਰਨੀ, ਕਦੇ ਉਹ ਗੋਦੜੀ ਜੀ ਬਹੁਤ ਇਕੱਠੀ ਜੀ ਹੋ ਜਾਂਦੀ ਹੈ, ਕਿਤੇ ਬਹੁਤ ਫੈਲ ਜਾਂਦੀ ਹੈ। ਕਬ ਉੱਚੇ ਹੋਏ ਲੈ ਅੰਗਰਾਈ, ਕਦੇ ਉਹ ਗੋਦਰੀ ਉੱਚੀ ਜੀ ਹੋ ਜਾਂਦੀ ਹੈ, ਕਦੇ ਅੰਗੜਿਆਲੀਆਂ ਜੀਆਂ ਲੈਂਦੀ ਹੈ। ਕਬ ਹੈ ਜੰਬਾਈ ਕੀ ਸਮਤਾਈ, ਕਿਵੇਂ ਜਿਵੇਂ ਕੋਈ ਅਵਾਸੀਆਂ ਲੈਂਦਾ ਹੁੰਦਾ ਇਸ ਤਰ੍ਹਾਂ ਦਾ ਉਹ ਘਰ ਦੀ ਕਿਰਿਆ, ਜਿਵੇਂ ਕੋਈ ਬਲੂੰਗੜੇ ਨੂੰ ਕੋਈ ਪਾ ਦੀਏ ਨਾ ਬੋਰੀ ਵਿੱਚ, ਜਾਂ ਕੁੱਤੇ ਦੇ ਕਤੂਰੇ ਨੂੰ ਪਾ ਦੀਏ, ਉਹ ਫਿਰ ਹਿਲਦਾ ਚੁਲਦਾ ਹੁੰਦਾ, ਧਾਠਾ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਉਹ ਗੋਦਰੀ ਜੀ ਕਰ ਰਹੀ ਹੈ। ਕੰਪਤ ਖਿੰਥਾ ਪਿਖ ਬਿਸਮਾਇਓ, ਗੋਦਰੀ ਨੂੰ ਕੰਬਦੀ ਜੀ ਵੇਖ ਕੇ ਜਹਾਂਗੀਰ ਬੜਾ ਚਰਜਾ ਹੋ ਗਿਆ। ਹਿਤ ਬੂਜਨ ਤੁਰਕੇਸ਼ ਅਲਾਇਓ, ਉਸ ਵੇਲੇ ਪੁੱਛਣ ਵਾਸਤੇ ਜਹਾਂਗੀਰ ਨੇ ਸ਼੍ਰੀ ਚੰਦ ਨੂੰ ਕਿਹਾ, ਤਾਰਾ ਗੋਦਰੀ ਕਿਆ ਤਜ ਆਏ, ਸ਼੍ਰੀ ਚੰਦ ਜੀ ਮਹਾਰਾਜ ਉਹ ਕਿਹੜੀ ਗੋਦਰੀ, ਉਹਦੇ ਹੇਠਾਂ ਤੁਸੀਂ ਕੀ ਛੱਡ ਕੇ ਆਏ? ਇਤ ਉਤ ਹੋਤ ਬਿਕੁਲ ਅਲ ਅਕਲਾਏ, ਜਿਹੜੀ ਤੁਹਾਡੀ ਗੋਦਰੀ ਇੱਧਰ ਉੱਧਰ ਨਹੀਂ ਹੁੰਦੀ ਹੈ, ਬੜੀ ਵਿਆਕਲ ਜੀ ਹੋ ਕੇ ਦੁਖੀ ਜੀ ਹੋ ਰਹੀ ਹੈ। ਸੁਨਤ ਕਹਿਓ ਸ਼੍ਰੀ ਨਾਨਕ ਨੰਦ, ਸਵੇਰੇ ਜਹਾਂਗੀਰ ਤੋਂ ਸੁਣ ਕੇ ਸ਼੍ਰੀ ਚੰਦ ਜੋ ਮਹਾਰਾਜ ਦੇ ਪੁੱਤਰ ਹਨ ਉਹਨਾਂ ਨੇ ਕਿਹਾ, ਦਰਵੇਸ਼ਨ ਕੇ ਖਿਆਲ ਬੁਲੰਦ, ਹੈ ਬਈ ਜਿਹੜੇ ਦਰਵੇਸ਼ ਲੁੰਦ ਹੁੰਦੇ ਉਹਨਾਂ ਦੇ ਵਿਸ਼ੇਸ਼ ਇਹੋ ਆਪਣੇ ਵੱਖਰੇ ਖਿਆਲ ਹੁੰਦੇ, ਇਨਕੋ ਅੰਤ ਲੈਣ ਭਲ ਨਾਹੀਂ, ਇਹ ਜਿਹੜੇ ਦਰਵੇਸ਼ ਹੁੰਦੇ ਉਹਨਾਂ ਦਾ ਜਿਹੜਾ ਅੰਤ ਲੈਣਾ ਨਾ ਉਹ ਚੰਗਾ ਨਹੀਂ ਹੁੰਦਾ। ਨੀਕੀ ਜਿਤਕ ਸੇਵ ਬਣ ਜਾਹੀ, ਇਹ ਜਿਹੜੇ ਦਰਵੇਸ਼ ਹੁੰਦੇ ਉਹੀ ਚੰਗੀ ਗੱਲ ਹੈ ਜਿਹੜੀ ਉਹਨਾਂ ਦੀ ਸੇਵਾ ਬਣ ਜਾਏ, ਸੇਵਾ ਹੋ ਸਕੇ। ਕੋਈ ਕਿਮ ਵਰਤਾ ਕਿਮ ਹੋਏ, ਕੋਈ ਜਿਹੜਾ ਦਰਵੇਸ਼ ਹੈ ਕਿਵੇਂ ਵਰਤਾ ਕਿਵੇਂ ਕੋਈ ਆਪਣੀ ਮੌਜ ਵਿੱਚ ਹੁੰਦਾ ਹੈ, ਨਿਤ ਖੁਦਾਏ ਕੇ ਸਨਮੁਖ ਹੋਏ, ਕੋਈ ਕਿਵੇਂ ਵਰਤਦਾ ਕੋਈ ਕਿਸ ਤਰ੍ਹਾਂ ਵਸਤਾ ਵਿੱਚ ਰਹਿੰਦਾ, ਹਮੇਸ਼ਾ ਖੁਦਾ ਦੇ ਸਨਮੁਖ ਰਹਿੰਦਾ। ਜਹਾਂਗੀਰ ਨੇ ਪੁਨਹ ਬਖਾਨਾ, ਜਹਾਂਗੀਰ ਨੇ ਫਿਰ ਕਹਿ ਦਿੱਤਾ ਹੈ, ਮੋਹ ਦਿਖਾਵੋ ਕਿਰਪਾ ਨਿਧਾਨਾ, ਕਿਰਪਾ ਦੇ ਖਜ਼ਾਨਾ ਸ਼੍ਰੀ ਚੰਦ ਜੀ ਗੋਦਰੀ ਵੀ ਤੁਸੀਂ ਕੀ ਰੱਖ ਕੇ ਥੋੜਾ ਜਿਹਾ ਮੈਨੂੰ ਤਾਂ ਦਿਖਾਓ। ਅਚਰਜ ਵਰਤਤ ਹੈ ਮਨ ਮੇਰੇ, ਮੇਰੇ ਮਨ ਗੋਦਰੀ ਨੂੰ ਹਿਲਜੀ ਚੁਲਦੀ ਕੰਗਤ ਅਗਿਆਣੀ ਦਿੰਦਿਆਂ ਵਿਆਕਲ ਜੀ ਹੁੰਦੀਆਂ ਬੜੀ ਹੈਰਾਨੀ ਜੀ ਵਰਤ ਰਹੀ। ਖਿੰਥਾ ਕੰਪਤ ਪਰ ਹੀ ਹੇਰੇ, ਕਿਉਂਕਿ ਉਹ ਖਿੰਦਾ ਜਿਹੜੀ ਗੋਦਰੀ ਜੀ ਪਈ ਹੋਈ ਕੰਬਦੀ ਮੈਂ ਵੇਖ ਰਿਹਾ ਹਾਂ, ਅਪਰ ਨਹੀਂ ਕੱਛ ਜਾਣਿਓ ਜਾਏ, ਮੈਥੋਂ ਤਾਂ ਹੋਰ ਕੋਈ ਜਾਣਿਆ ਨੀ ਜਾਂਦਾ ਸਮਝਿਆ ਨੀ ਜਾਂਦਾ ਹੈ, ਕਿਆ ਇਸ ਵਿਖੇ ਰਹਿਓ ਦੁੱਖ ਪਾਏ, ਤੁਹਾਡੀ ਗੋਦਰੀ ਵਿੱਚ ਕੀ ਕੋਈ ਦੁੱਖ ਪਾ ਰਿਹਾ, ਤੁਸੀਂ ਮਾੜਾ ਜਿਹਾ ਦਿਖਾਓ ਜੀ। ਸ਼੍ਰੀ ਚੰਦ ਜੀ ਤਬ ਹੈ ਬੁਲਾਇਓ, ਜਦੋਂ ਨਾ ਹੀ ਹਟਿਆ ਨਾ ਫਿਰ ਸ਼੍ਰੀ ਚੰਦ ਨੇ ਕਦੇ ਆਵਾਜ਼ ਜੀ ਮਾਰ ਕੇ ਬੁਲਾਇਆ, ਆਵੋ ਖਿੰਥਾ ਮੈਂ ਜੋ ਟਿਕਾਇਓ, ਲੱਗੇ ਵੀ ਜਿਹੜਾ ਤੈਨੂੰ ਆ ਗੋਦਰੀ ਵਿੱਚ ਟਿਕਾਇਆ ਨਾ ਆ ਜਾ ਇੱਥੇ। ਤੁਰਕੇਸ਼ਨ ਕੋ ਆਪਣੋ ਆਪ, ਜਿਹੜਾ ਜਹਾਂਗੀਰ ਮੁਸਲਮਾਨਾਂ ਦਾ ਪਾਤਸ਼ਾਹ ਬੈਠਾ ਨਾ ਇਹਨੂੰ ਤੂੰ ਆਪਣਾ ਆਪ, ਕਰੋ ਦਿਖਾਵਨ ਸਹਿਤ ਪ੍ਰਤਾਪ, ਇਹਨੇ ਆਪਣੇ ਤੇਜ ਪ੍ਰਤਾਪ ਸਹਿਤ ਨਾ ਚੰਗੀ ਤਰ੍ਹਾਂ ਦਿਖਾ ਦੇ ਵੀ ਮੈਂ ਕੀ ਹੈਗਾ। ਉਤੋ ਗੋਦਰੀ ਮਹਿ ਜੁਰ ਭਾਗਾ, ਭਾਰਾ ਕਹਿੰਦੇ ਜਿਹੜਾ ਗੋਦਰੀ ਸੀ ਨਾ ਉਹਦੇ ਵਿੱਚ ਭਾਰੀ ਕਹਿੰਦੇ ਤਾਪ ਰੱਖਿਆ ਹੋਇਆ ਸੀ। ਸ੍ਰੀ ਗੁਰ ਸਤ ਤੇ ਸੁਤ ਨੇ ਜਬ ਹੈ ਹਕਾਰਾ, ਗੁਰੂ ਮਹਾਰਾਜ ਦੇ ਪੁੱਤਰ ਸਿੱਤਰ ਨੇ ਸ੍ਰੀ ਚੰਦ ਨੇ ਆਵਾਜ਼ ਮਾਰ ਕੇ ਉਹਨੂੰ ਸੱਦਿਆ ਤਾਪ ਨੂੰ, ਜਹਾਂਗੀਰ ਕਹ ਆਨ ਚੜਿਓ ਹੈ, ਫਿਰ ਕੀ ਹੈ ਕਹਿੰਦੇ ਆਉਂਦਿਆਂ ਸਾਰ ਜਹਾਂਗੀਰ ਨੂੰ ਆਪ ਤਾਪ ਆ ਚੜਿਆ, ਸ਼ੁਸ਼ਕ ਭਇਓ ਮੁਖ ਕੰਪ ਵੜਿਓ ਹੈ, ਤਾਪ ਚੜਦਿਆਂ ਸਾਰ ਮੂੰਹ ਜਾ ਸੁੱਕ ਗਿਆ ਤੇ ਕੰਬਾ ਵੱਧ ਗਿਆ ਲੱਗ ਗਿਆ ਕੰਬਣ, ਤਨ ਰੁਮੰਚ ਲੋਚਨ ਭੇ ਲਾਲ, ਕਹਿੰਦੇ ਸਰੀਰ ਦੇ ਲੂੰ ਕੰਡੇ ਜੇ ਖੜੇ ਹੋ ਗਏ ਤੇ ਅੱਖਾਂ ਲਾਲੋ ਲਾਲ ਹੋ ਗਈਆਂ, ਕਪਤਿਓ ਪੀਰਾ ਬੜੀ ਵਿਸਾਲ, ਬੜੀ ਪੀੜਾ ਬੜ ਗਈ ਤੇ ਜਿਹੜਾ ਜਹਾਂਗੀਰ ਬਹੁਤ ਤਪ ਗਿਆ, ਬਹੁਤ ਸਰੀਰ ਜਾ ਗਰਮ ਹੋ ਗਿਆ, ਹਾਡ ਫੋਰਨੀ ਸਿਰ ਮੈਂ ਬਿਰਥਾ, ਕਹਿੰਦੇ ਤਾਪ ਚੜ੍ਹਨੇ ਹੱਡ ਭੰਨੀ ਲੱਗ ਗਈ, ਸਿਰ ਦੇ ਵਿੱਚ ਵੀ ਪੀੜ ਹੋਣ ਲੱਗ ਪਈ, ਭਇਓ ਬਿਹਾਲ ਮ੍ਰਿਤਕ ਹੋਏ ਜਥਾ, ਕਿਉਂ ਵਿਆਕਲ ਜਿਹਾ ਬਿਆਲ ਜਿਹਾ ਹੋਵੇ ਹੁਣ ਤਾਂ ਜਾਊਂਗਾ, ਮੈਂ ਮਾਰੀ ਜਾਵਾਂਗਾ। ਹੱਥ ਜੋੜ ਕਹਿ ਮੋਹੇ ਨਾ ਦਿਖਾਵੋ। ਉਸੇ ਵੇਲੇ ਹੱਥ ਜੋੜ ਕੇ ਜਹਾਂਗੀਰ ਕਹਿਣ ਲੱਗਿਆ, ਸ੍ਰੀ ਚੰਦ ਜੀ ਮੈਨੂੰ ਦਿਖਾਓ। ਮਹਾਂ ਦੁਖਦ ਕਹੋ ਸ਼ੀਘਰ ਹਟਾਵੋ। ਇਹ ਤਾਂ ਬੜਾ ਦੁੱਖ ਦੇਣ ਵਾਲਾ, ਇਹਨੂੰ ਛੇਤੀ ਪਿੱਛੇ ਨੂੰ ਹਟਾਓ ਜੀ, ਨਹੀਂ ਤਾਂ ਪ੍ਰਾਣ ਹਾਨ ਹੋਏ ਮੇਰੇ। ਮਹਾਰਾਜ ਇਹ ਕੁਛ ਸਮਾਂ ਰਹਿ ਗਿਆ ਨਾ, ਇਹ ਗੋਦੜੀ ਵਾਲਾ ਮੇਰੇ ਕੋਲ, ਮੇਰੇ ਤਾਂ ਪ੍ਰਾਣ ਹੀ ਨਾਸ ਕਰ ਦਊਗਾ। ਤੁਮ ਸਮਰੱਥ ਸਭ ਰੀਤ ਵਡੇਰੇ। ਮੈਂ ਦੇਖ ਲਿਆ ਮਹਾਰਾਜ ਸ੍ਰੀ ਚੰਦ ਜੀ, ਤੁਸੀਂ ਸਭ ਤਰ੍ਹਾਂ ਦੀ ਰੀਤੀ ਕਰਕੇ ਬੜੇ ਤਾਕਤਵਰ, ਬੜੇ ਸਮਰਥਾ ਵਾਲੇ। ਬਿਨੈ ਸੁਨਤ ਗੁਰ ਪੁੱਤਰ ਉਚਾਰਾ। ਜਹਾਂਗੀਰ ਦੀ ਬੇਨਤੀ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਪੁੱਤਰ ਸ੍ਰੀ ਚੰਦ ਨੇ ਕਿਹਾ, ਹਟ ਪਰ ਵਿਰਸ਼ੋ ਤਿਸ ਖਿੰਥ ਮਜਾਰਾ। ਜਹਾਂਗੀਰ ਨੂੰ ਦਿਖਾਉਣ ਵਾਲੀ ਜਲਵਾ, ਤੇ ਹੁਣ ਤੂੰ ਆਪਣਾ ਮੁੜ ਕੇ ਨਾ ਖਿੰਥਾ ਗੋਦੜੀ ਵਿੱਚ ਤੂੰ ਪ੍ਰਵੇਸ਼ ਹੋ ਜਾ, ਗੁਰਦੀ ਵਿੱਚ ਚਲਾ ਜਾ। ਤਿਸ ਤੇ ਉੱਤਰ ਗਯੋ ਤਤਕਾਲਾ। ਸ੍ਰੀ ਚੰਦ ਦੇ ਕਹਿਣ ਦੀ ਦੇਰੀ ਸੀ, ਉਸੇ ਵੇਲੇ ਕਦੇ ਉਹ ਜਹਾਂਗੀਰ ਦੇ ਸਰੀਰ ਤੋਂ ਤਾਪ ਜਾ ਉਤਰ ਗਿਆ ਬੜੀ ਛੇਤੀ। ਲੱਗੀ ਹਲਨ ਗੋਦੜੀ ਵਿਸਾਲਾ। ਜਿਹੜੀ ਉਹ ਗੋਦੜੀ ਜੀ ਹੈ ਪਹਿਲਾਂ ਵਾਂਗੂ ਫੇਰ ਬੜੀ ਹਿੱਲਣ ਜੁਲਣ ਲੱਗ ਪਈ। ਜਹਾਂਗੀਰ ਸੋ ਪੁਨਃ ਸੁਣਾਏਵ। ਉਸੇ ਵੇਲੇ ਜਹਾਂਗੀਰ ਦੇ ਤਾਈ ਫੇਰ ਸੁਣਾਇਆ, ਇਹ ਜੁਰ ਹਮਰੇ ਤਿੰਨ ਹਿਤ ਆਇਵ। ਕਹਿੰਦੇ ਜਿਹੜਾ ਤਾਪ ਹੈ ਵੀ ਸਾਡੇ ਵਾਸਤੇ ਆਇਆ ਹੋਇਆ ਸੀ। ਚੜੇ ਤਾਪ ਕੇ ਹਮ ਚੱਲ ਆਏ। ਸਾਨੂੰ ਕਹਿੰਦੇ ਬੜਾ ਤਾਪ ਚੜਿਆ ਸੀ, ਜਿਸ ਕਰਕੇ ਚੜਿਆ ਦੇ ਤੇਰੇ ਕੋਲੇ ਆ ਗਏ। ਤੁਮ ਸੋ ਬੋਲਣ ਹਿਤ ਤਜ ਥਾਏ। ਆ ਤੇਰੇ ਨਾਲ ਹੁਣ ਬੋਲਣਾ ਚੱਲਣਾ ਸੀ, ਜਿਸ ਕਰਕੇ ਕਹਿੰਦੇ ਆ ਗੋਦੜੀ ਥਾਂ ਵਿੱਚ ਇਹਨੂੰ ਛੱਡਿਆ ਆਏ ਸੀ। ਚੱਡੇ ਤਾਪ ਕੇ ਸੁਣਬੋ ਕਹਿਬੋ। ਕਿਉਂਕਿ ਅਸੀਂ ਜਾਣਿਆ ਵੀ ਜੇ ਬਹੁਤਾ ਤਾਪ ਚੜਿਆ ਹੋਊਗਾ ਫਿਰ ਜਿਹੜਾ ਕਹਿਣਾ ਸੁਣਨਾ ਹੈ। ਹੋਤ ਨਾ ਨੀਕੇ ਤਨ ਕੋ ਦਹਿਬੋ। ਕਹਿੰਦੇ ਜਿਹੜਾ ਤਾਪ ਹੈ ਬੋਲਣਾ ਚੱਲਣਾ ਨੀ ਹੁੰਦਾ, ਹੋਸ਼ ਤਾਂ ਭੱਲੀ ਪਈ ਹੁੰਦੀ ਹੈ। ਹਮ ਅਬ ਜਾਤ ਸੋ ਲੇਹ ਸੰਭਾਰੇ। ਇਸ ਕਰਕੇ ਵੀ ਜਹਾਂਗੀਰ ਅਸੀਂ ਜਾਣੇ ਆ, ਜਿਹੜਾ ਗੋਦੜੀ ਵਿੱਚ ਮਹਾਨਤਾ ਬੁਖਾਰ ਛੱਡ ਗਿਆ ਅਸੀਂ ਉਹਨੂੰ ਸੰਭਾਲ ਲੈਨੇ ਆ। ਤੁਰਕੇਸ਼ਵਰ ਸੁਣ ਅਚਰਜ ਧਾਰੇ। ਆਸ ਵੇਲੇ ਜਹਾਂਗੀਰ ਨੇ ਸੁਣ ਕੇ ਬੜੀ ਚਰਚਾ ਹੈਰਾਨੀ ਜੀ ਧਾਰੀ, ਵੀ ਇਹ ਤਾਪ ਵੀ ਨਾਲ ਹੀ ਲਈ ਫਿਰਦੇ। ਹਿਤ ਰੁਖ ਸਦ ਬਹੁ ਭੇਟ ਮੰਗਾਈ। ਹਾਂ ਕਹਿੰਦੇ ਉਸ ਸਵੇਰੇ ਵਿਦਿਆ ਦੋਗੀ ਦੇਣ ਵਾਸਤੇ ਬੜੀ ਚੰਗੀ ਭੇਟਾ ਮੰਗਾਈ ਹੈ। ਗੁਰਸੁੱਤ ਲਈ ਨਾ ਤਜ ਤਿਸ ਥਾਈ। ਹਾਂ ਕਹਿੰਦੇ ਗੁਰੂ ਕੇ ਸਪੁੱਤਰ ਕਿਉਂਕਿ ਬ੍ਰਹਕਤੀ ਸੀ, ਕਹਿੰਦੇ ਕੋਈ ਭੇਟਾ ਨਹੀਂ ਲਈ ਹੈ, ਸਾਰੀ ਉੱਥੇ ਹੀ ਛੱਡ ਆਏ। ਲੇ ਖਿੰਥਾ ਸੇਵਕ ਪਰ ਚੜੇ। ਹਾਂ ਗੋਦੜੀ ਜੀ ਲੈ ਕੇ ਫਿਰ ਆਪਣੇ ਗੋਦੜੀਏ ਸੇਵਕ ਦੇ ਘਨੇੜੇ ਜੇ ਚੜ ਗਏ। ਤੁਰਕੇ ਸੁਰਕੇ ਸੰਸੇ ਕੱਢੇ। ਜਹਾਂਗੀਰ ਪਾਤਸ਼ਾਹ ਸੀ, ਇਹਦੇ ਜਿਹੜੇ ਸੰਸੇ ਜੇ ਕੱਢ ਦਿੱਤੇ ਜਲਵਾ ਦਿਖਾ ਕੇ। ਜਾਏ ਆਪਣੇ ਥਾਨ ਬਿਰਾਜੇ। ਇਸ ਤਰ੍ਹਾਂ ਜਿਹੜਾ ਆਪਣਾ ਸਥਾਨ ਸੀ ਉਹ ਟਾਲਾ ਸਾਹਿਬ ਵਾਲਾ ਜਾਂ ਬਰਾਟ ਸਥਾਨ, ਉੱਥੇ ਜਾ ਬਿਰਾਜੇ। ਸ੍ਰੀ ਚੰਦ ਰਸ ਜੋਗ ਜੋ ਪਾਗੇ। ਜੋ ਸ੍ਰੀ ਚੰਦ ਦੀ ਜੋਗ ਰਸ ਦੇ ਵਿੱਚ ਲੱਗੇ ਰੰਗੇ ਹੋਏ। ਖੱਟ ਪਾਤ ਸਾਹੀ ਲੱਗ ਜਗ ਰਹੇ। ਭਾਈ ਸਾਹਿਬ ਭਾਈ ਰਾਮ ਕੌਰ ਜੀ ਕਹਿੰਦੇ ਵੀ ਛੇ ਪਾਤਸ਼ਾਹੀਆਂ ਤੱਕ ਜਿਉਂਦੇ ਰਹੇ ਸੰਸਾਰ ਦੇ ਵਿੱਚ। ਅਧਿਕ ਆਰ ਬਲ ਤਨ ਕੀ ਲਹੇ। ਕਿਉਂਕਿ ਸ੍ਰੀ ਚੰਦ ਦੀ ਬੜੀ ਭਾਰੀ ਸਰੀਰ ਦੀ ਉਮਰ ਵੱਡੀ ਜਾਣੀ ਜਾਂਦੀ ਸੀ, 132 ਸਾਲ ਦੇ ਹੋਏ। ਸ੍ਰੀ ਗੁਰ ਹਰਗੋਬਿੰਦ ਕੇ ਨੰਦ। ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੇ ਸੁਪੁੱਤਰ ਸ੍ਰੀ ਬਾਬਾ ਜੀ ਸਨ, ਸ੍ਰੀ ਬਾਬਾ ਗੁਰਦਿੱਤਾ ਚੰਦ, ਜਿਨ੍ਹਾਂ ਦਾ ਨਾਮ ਸਵਾਏ ਮਾਨ ਬਾਬਾ ਗੁਰਦਿੱਤਾ ਜੀ ਚੰਦਰਮਾ ਵਾਂਗ ਸੁਹਣੇ ਪ੍ਰਕਾਸ਼ਵਾਨ ਸਨ। ਤਿਨਹੋ ਜਾਏ ਕਰ ਸੀਸ ਨਿਵਾਵਾ। ਹਾਂ ਇੱਕ ਵਾਰੀ ਕਹਿੰਦੇ ਉਹਨਾਂ ਨੇ ਜਾ ਕੇ ਸ੍ਰੀ ਗੁਰਦਿੱਤਾ ਜੀ ਨੇ ਸਿਰ ਨਵਾਇਆ ਸੀ। ਬਿਨੈ ਠਾਨ ਬਹੁ ਭਾਵ ਵਧਾਵਾ। ਹਾਂ ਬੇਨਤੀਆਂ ਕੀਤੀਆਂ, ਬੜਾ ਪ੍ਰੇਮ ਭਾਵ ਵਧਾਇਆ ਸੀ। ਅੱਗੇ ਇਤਿਹਾਸ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਪ੍ਰਸੰਗ ਆ ਜਾਣਾ ਹੈ। ਇੱਕ ਵਾਰੀ ਗੁਰੂ ਨਾਨਕ ਧਰਮ ਸਥਾਨਾਂ ਦੇ ਦਰਸ਼ਨ ਦਾਰ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਸਾਰੇ ਪਰਿਵਾਰ ਸਹਿਤ ਗਏ ਸਨ। ਆ ਜਿਹੜੀ ਨਿਮਾਣੀ ਆ ਰਹੀ ਹੈ, ਇਸ ਦਿਨ ਇੱਥੇ ਨਨਕਾਣਾ ਸਾਹਿਬ ਆਪ ਜੀ ਪਹੁੰਚੇ ਸਨ ਅਤੇ ਬੜਾ ਭਾਰੀ ਜੋੜ ਮੇਲਾ ਇੱਥੇ ਮਨਾਇਆ ਹੈ। ਫਿਰ ਸੁਣਿਆ ਵੀ ਸ੍ਰੀ ਚੰਦ ਵੀ ਇੱਥੇ ਨੇੜੇ ਰਹਿੰਦੇ ਹੈ, ਇਹ ਖਿਆਲ ਆਇਆ ਵੀ ਚਲੋ ਉਹਨਾਂ ਦੇ ਵੀ ਦਰਸ਼ਨ ਦਾਰ ਕਰਕੇ ਉਹਨਾਂ ਦੇ ਵੀ ਬਚਨ ਸੁਣ ਚੱਲੀਏ। ਅਤੇ ਉਸ ਵੇਲੇ ਸ਼੍ਰੀ ਚੰਦ ਜੀ ਦੇ ਕੋਲ ਬੈਠੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ, ਅਤੇ ਉਸ ਵੇਲੇ ਇਹਨਾਂ ਨੇ ਪੁੱਛ ਲਿਆ ਮਹਾਰਾਜ ਤੁਹਾਡੇ ਕਿੰਨੇ ਸਪੁੱਤਰ ਹੈ? ਅਤੇ ਆਪ ਜੀ ਨੇ ਦੱਸ ਦਿੱਤਾ ਹੈ ਕਿ ਮਹਾਰਾਜ ਵੱਡੇ ਸਪੁੱਤਰ ਆ ਸੂਰਜ ਗੁਰਦਿੱਤਾ ਜੀ ਬੈਠੇ ਹੈ, ਆ ਸੂਰਜਮਲ ਜੀ ਬੈਠੇ, ਦੂਜੇ ਆ ਅਣੀ ਰਾਏ ਜੀ ਬੈਠੇ ਹੈ, ਇਹ ਅਟਲ ਰਾਏ ਜੀ, ਆਹ ਸਭ ਤੋਂ ਛੋਟੇ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਹੈ। ਉਸ ਵੇਲੇ ਫਿਰ ਸ਼੍ਰੀ ਚੰਦ ਜੀ ਨੇ ਸੁੱਤੇ ਸਿੱਧੀ ਕਿਹਾ, ਕਹਿੰਦੇ ਮਹਾਰਾਜ ਬਾਬੇ ਕਿਆਂ ਨੂੰ ਵੀ ਕੋਈ ਦੇ ਦਿਓ ਕਿ ਸਾਰੇ ਕੋਲ ਹੀ ਰੱਖਣਾ ਚਾਹੁੰਦੇ ਹਾਂ। ਕਹਿੰਦੇ ਮਹਾਰਾਜ ਤੁਹਾਡੇ ਹੀ ਹੈ, ਸਾਰੇ ਹੀ ਲੈ ਲਓ। ਕਹਿੰਦੇ ਨਹੀਂ, ਇੱਕ ਦੇ ਦਿਓ। ਫਿਰ ਉਸ ਵੇਲੇ ਕਹਿੰਦੇ ਵੀ ਜਿਹੜਾ ਚਾਹੀਦਾ ਲੈ ਲਓ। ਕਹਿੰਦੇ ਆ ਵੱਡਾ ਹੀ ਦੇ ਦਿਓ ਸ਼੍ਰੀ ਗੁਰਦਿੱਤਾ। ਸ਼੍ਰੀ ਗੁਰਦਿੱਤਾ ਜੀ ਨੂੰ ਮਹਾਰਾਜ ਨੇ ਕਹਿਤਾ ਵੀ ਚੰਗਾ ਵੀ ਤੂੰ ਮੱਥਾ ਟੇਕ ਦੇ। ਅਤੇ ਸ਼੍ਰੀ ਗੁਰਦਿੱਤਾ ਜੀ ਉੱਠੇ, ਸ਼੍ਰੀ ਚੰਦ ਦੇ ਚਰਨੀ ਪੈ ਗਏ। ਅਤੇ ਜਦੋਂ ਹਜ਼ੂਰੀ ਵਿੱਚ ਚੌਂਕੜਾ ਜਿਹਾ ਮਾਰ ਕੇ ਬੈਠੇ, ਸ਼੍ਰੀ ਚੰਦ ਨੇ ਆਪਣੀ ਸਹੇਲੀ, ਉਹ ਜਿਹੜੀ ਫਕੀਰਾਂ ਵਾਲੀ ਕੁਲਹਾ ਹੁੰਦੀ ਹੈ, ਉਹ ਲਾ ਕੇ ਸ਼੍ਰੀ ਗੁਰਦਿੱਤਾ ਜੀ ਦੇ ਸੀਸ 'ਤੇ ਰੱਖਦੀ। ਕਹਿੰਦੇ ਲੈ ਵੀ ਮੈਨੂੰ ਕੋਈ ਨਹੀਂ ਲੱਭਿਆ, ਇਹ ਸਾਡੇ ਘਰ ਦੇ ਵਿੱਚ ਆ ਫਕੀਰੀ ਜੀ ਹੈ ਸੀ, ਇਹ ਵੀ ਹੁਣ ਤੁਹਾਡੇ ਘਰ ਹੀ ਆ ਗਈ, ਤੁਸੀਂ ਇਹਦਾ ਯੋਗ। ਇਸ ਤਰ੍ਹਾਂ ਇਹ ਜਾਣੀ ਉਹ ਸ਼੍ਰੀ ਗੁਰਦਿੱਤਾ ਜੀ ਨੂੰ ਉਹ ਇਹ ਆਪਣੇ ਥਾਂ ਨਿਯਤ ਕਰਨ ਕਰਕੇ ਫਿਰ ਇਹ ਬਾਬਾ ਗੁਰਦਿੱਤਾ ਵਜਿਆ, ਕਿਉਂਕਿ ਬਾਬਾ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਜਾਹਰ ਪੀਰ ਜਗਤ ਗੁਰ ਬਾਬਾ। ਇਸ ਤਰ੍ਹਾਂ ਇਹ ਫਿਰ ਸ਼੍ਰੀ ਚੰਦ ਨੂੰ ਵੀ ਬਾਬੇ ਕੇ ਕਹਿੰਦੇ ਸੀ ਵੀ ਬਾਬੇ ਕੇ ਸੁਪੁੱਤਰ ਹੈ। ਇਹ ਸ਼੍ਰੀ ਚੰਦ ਨੇ ਹੁਣ ਇਹਨਾਂ ਦੇ ਸੀਸ 'ਤੇ ਉਹ ਰੱਖ ਦਿੱਤੀ ਹੈ ਫਕੀਰਾਂ ਵਾਲੀ ਕੁਲਹਾ ਜੀ, ਜਿਸ ਕਰਕੇ ਫਿਰ ਇਹਨਾਂ ਦੇ ਨਾਲ ਬਾਬਾ ਗੁਰਦਿੱਤਾ ਖਿਤਾਬ ਲੱਗ ਗਿਆ। ਇਸ ਕਰਕੇ ਇੱਥੇ ਪ੍ਰਸੰਗ ਥੋੜ੍ਹਾ ਸੰਖੇਪ ਨਾਲ ਕਿਹਾ ਹੈ, ਉੱਥੇ ਖੋਲ ਕੇ ਆਇਆ ਹੈ। ਇਉਂ ਸ਼੍ਰੀ ਗੁਰਦਿੱਤਾ ਜੀ ਕੁਲ ਹੈ ਉਤਾਰ ਤਬ ਹੈ ਨਿਜ ਸਿਰ ਤੇ। ਸ਼੍ਰੀ ਚੰਦ ਨੇ ਕਹਿੰਦੇ ਗੁਰਦਿੱਤਾ ਜੀ ਨੂੰ ਬੈਠਿਆਂ ਦੇਖ ਕੇ ਆਪਣੀ ਸੀਸ ਦੀ ਜਿਹੜੀ ਕੁਲ ਹੈ ਜੀ ਫਕੀਰਾਂ ਦੀ, ਇੱਕ ਸੱਤ ਟਾਕੀਆਂ ਵਾਲੀ ਹੁੰਦੀ, ਇੱਕ ਹੁੰਦੀ ਨਾ ਬਾਂਦਰ ਬੰਦੀ ਟੋਕੀ ਜੀ, ਇੱਕ ਹੈ ਫਕੀਰਾਂ ਵਾਲੀ ਉੱਚੀ ਸਾਰੀ ਹੁੰਦੀ ਬਹੁਤ, ਉਹ ਫਕੀਰ ਦੇ ਦਰਵੇਸ਼ ਲੋਕ ਹੀ ਆਪਣੇ ਸੀਸ 'ਤੇ ਰੱਖਦੇ ਨੇ। ਇੱਥੇ ਚੂੜ ਚੱਕ ਜੇ ਕਿਸੇ ਨੇ ਦੇਖਣੀ ਹੋਵੇ, ਆ ਲੰਕਾ ਦੇ ਰਾਜੇ ਆ ਤੋਤਾ ਰਾਮ ਜੀ ਨੂੰ ਉਹਨਾਂ ਨੇ ਕੁਲਾ ਪੇਟਾ ਕੀਤੀ ਸੀ, ਬਹੁਤ ਵਧੀਆ ਬਣੀ ਹੋਈ ਹੈ, ਹੋਰ ਕੱਪੜੇ ਵੀ ਜਰੀਦਾਰ, ਬਹੁਤ ਤਿੱਲਾ ਤੁੱਲਾ ਸੋਨਾ ਸੋਨਾ ਵਿੱਚ ਲਾਇਆ ਹੋਇਆ, ਚੋਲਾ ਬਹੁਤ ਵਧੀਆ, ਇੱਕ ਖੁੰਡੀ ਜੀ ਇੱਕ ਛਤਰੀ ਹੈ। ਇੱਥੇ ਇੱਕ ਵਾਰੀ ਉਹਨਾਂ ਨੇ ਦਰਸ਼ਨ ਜੇ ਕਰਾਏ ਸੀ ਜਦੋਂ ਤੋਤਾ ਰਾਮ ਜੀ ਆਪ ਹੁੰਦੇ ਸੀ, ਵੀ ਇਹ ਲੰਕਾ ਦੇ ਰਾਜੇ ਨੇ ਸਾਨੂੰ ਪੇਟਾ ਕੀਤੀ ਹੈ। ਉਹ ਇਸ ਤਰ੍ਹਾਂ ਦੀ ਬਹੁਤ ਉੱਚੀ ਜੀ ਹੈ ਕੁਲਹਾ, ਆਮ ਤਾਂ ਜਿਹੜੀ ਆ ਜੋ ਅੱਜ ਕੱਲ੍ਹ ਦੇ ਨੌਜਵਾਨ ਹੈ ਤਾਂ ਬਾਂਦਰ ਜੀ ਟੋਪੀ ਹੈ, ਉਹ ਫਕੀਰਾਂ ਦੀ ਇਸ ਤਰ੍ਹਾਂ ਦੀ ਹੁੰਦੀ ਹੈ। ਉਹ ਫਕੀਰਾਂ ਵਾਲੀ ਜਿਹੜੀ ਕੁਲਹਾ ਹੈ ਉਹ ਸ਼੍ਰੀ ਗੁਰਦਿੱਤਾ ਜੀ ਦੇ ਸੀਸ 'ਤੇ ਰੱਖ ਦਿੱਤੀ ਵੀ ਅੱਜ ਤੋਂ ਸਾਡੇ ਥਾਂ ਤੁਸੀਂ ਹੋ ਗਏ। ਤਿਨਕੇ ਸੀਸ ਧਰੀ ਨਿਜ ਕਰਤੇ, ਆਪਣੇ ਹੱਥਾਂ ਤੋਂ ਹੱਥਾਂ ਨਾਲ ਕਹਿੰਦੇ ਸ਼੍ਰੀ ਗੁਰਦਿੱਤਾ ਜੀ ਦੇ ਸੀਸ 'ਤੇ ਰੱਖ ਦਿੱਤੀ। ਆਪਣੇ ਸਥਾਨ ਥਾਪ ਕਰ ਆਪ, ਆਪਣੇ ਥਾਂ ਤੇ ਆਪ ਹੀ ਸ਼੍ਰੀ ਗੁਰਦਿੱਤਾ ਜੀ ਨੂੰ ਥਾਪ ਦਿੱਤਾ। ਕਰਤ ਭਏ ਦੀਰਗ ਪ੍ਰਤਾਪ, ਇਸ ਤਰ੍ਹਾਂ ਸ਼੍ਰੀ ਗੁਰਦਿੱਤਾ ਜੀ ਬੁੱਧਾ ਬੜਾ ਭਾਰੀ ਦੇਜ ਪ੍ਰਤਾਪ ਬਣਾ ਦਿੱਤਾ, ਕਬਧਾ ਦਿੱਤਾ ਸ਼੍ਰੀ ਬਾਬਾ ਗੁਰਦਿੱਤਾ ਫੇਰ। ਇਸ ਕਰਕੇ ਕਹਿੰਦੇ ਸਵਾਏ ਮਾਨ ਬਾਬਾ ਗੁਰਦਿੱਤਾ ਜੀ, ਸਰਬ ਰੀਤ ਤੇ ਭਏ ਬਡੇਰ, ਭਾਵੇਂ ਇਹਨਾਂ ਦੇ ਭਰਾ ਸਨ ਸੂਰਜਮਲ ਅਣੀ ਰਾਏ, ਪਰ ਇਹ ਕਹਿੰਦੇ ਸਭ ਤਰ੍ਹਾਂ ਕਰਕੇ ਵੱਡੇ ਹੋ ਗਏ, ਇਹਨਾਂ ਦੇ ਸੀਸ ਤੇ ਕੁਲਹਾ ਰੱਖਣ ਕਰਕੇ। ਇਨਕੇ ਸਿੱਖ ਪੇ ਚਾਰ ਅਗਾਰੀ, ਇਹ ਜੋ ਸ੍ਰੀ ਗੁਰਦਿੱਤਾ ਜੀ ਸਨ ਇਹਨਾਂ ਦੇ ਅੱਗੇ ਕਹਿੰਦੇ ਚਾਰ ਸੇਵਕ ਹੋਏ, ਚਾਰ ਚੇਲੇ ਹੋਏ, ਜਿਨ੍ਹਾਂ ਬੈਠ ਕੀਨਸ ਤਪ ਭਾਰੀ, ਇਹਨਾਂ ਨੇ ਬੈਠ ਕੇ ਕਹਿੰਦੇ ਭਾਰੀ ਤਪ ਕੀਤਾ। ਦੋਹਰਾ ਬਾਲੂ ਹਸਨਾ ਫੂਲ ਪੁਨ, ਇੱਕ ਤਾਂ ਇਹਨਾਂ ਦਾ ਸੇਵਕ ਬਾਲੂ ਹਸਨਾ ਹੋਇਆ, ਪਹਿਲਾਂ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦਾ ਹੁੰਦਾ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਤੇ ਬਾਹਰ ਜਾਂਦੇ ਹੁੰਦੇ ਸੀ ਘੋੜੇ ਸਵਾਰ ਹੋ ਕੇ, ਉਦੋਂ ਅੱਗੇ ਅੱਗੇ ਭੱਜਿਆ ਜਾਂਦਾ ਹੁੰਦਾ ਸੀ, ਨਾਲੇ ਹੱਸਦਾ ਜਾਂਦਾ ਹੁੰਦਾ ਸੀ। ਮਹਾਰਾਜ ਨੇ ਫਿਰ ਖੁਸ਼ ਹੋ ਕੇ ਕਹਿੰਦੇ ਵੀ ਹੁਣ ਤੂੰ ਸਾਡੇ ਨਾਲ ਨਾ ਰਿਹਾ ਕਰ, ਸ੍ਰੀ ਗੁਰਦਿੱਤਾ ਜੀ ਦੇ ਕੋਲ ਰਿਹਾ ਕਰ, ਇਹਨਾਂ ਨੇ ਇਹਨਾਂ ਦਾ ਹੁਣ ਇਸ ਕਰਕੇ ਫਿਰ ਉਹ ਹੱਸਦਾ ਰਹਿੰਦਾ ਕਰਕੇ ਉਹਦਾ ਨਾਂ ਬਾਲੂ ਹੱਸਣਾ ਪ੍ਰਸੰਨ ਹੋ ਗਿਆ। ਅਤੇ ਦੂਜੇ ਸ੍ਰੀ ਗੁਰਦਿੱਤਾ ਜੀ ਦੇ ਸੇਵਕ ਜੀ ਫੂਲ ਜੀ ਸਨ। ਤੀਸਰਾ ਭਾਈ ਗੋਂਦਾ ਜੀ ਜੋ ਕਾਬਲ ਦੇ ਵਿੱਚ ਰਹੇ ਨੇ, ਅਤੇ ਗੁਰੂ ਹਰਿਰਾਏ ਸਾਹਿਬ ਜੀ ਦਾ ਉੱਥੇ ਬੈਠੇ ਸਰੂਪ ਦਾ ਧਿਆਨ ਕਰਕੇ ਅਤੇ ਧਿਆਨ ਦੁਆਰਾ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨ ਬੈਠ ਕੇ ਅੰਤਰਮੁਖ ਹੋ ਗਏ ਸਨ। ਇੱਧਰ ਸਤਿਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਵਿਖੇ ਉਹ ਦੀਵਾਨ ਵਿੱਚ ਬੈਠੇ ਹੈ, ਬਿਲਕੁਲ ਸਰੀਰ ਅਡੋਲ ਕੀਤਾ, ਕੋਈ ਗੋਡਾ ਨਹੀਂ ਹਿਲਾ ਰਹੇ, ਕੋਈ ਕਿਰਿਆ ਨਹੀਂ ਕਰ ਰਹੇ ਨੇ। ਲਾਂਗਰੀ ਸਿੱਖ ਆਇਆ ਹੈ, ਕਹਿੰਦੇ ਮਹਾਰਾ ਲੰਗਰ ਤਿਆਰ ਹੈ ਛਕੋ, ਸਤਿਗੁਰੂ ਹਰਿਰਾਏ ਸਾਹਿਬ ਜੀ ਬੋਲੇ ਹੀ ਨਹੀਂ ਹੈ। ਫਿਰ ਦੂਜੀ ਵਾਰ ਕਿਹਾ, ਫਿਰ ਵੀ ਕੋਈ ਜਵਾਬ ਨਹੀਂ ਆਇਆ। ਤੀਸਰੀ ਵਾਰ ਫਿਰ ਮਹਾਰਾ ਅਡੋਲ ਰਹੇ, ਹੈਰਾਨ ਹੋ ਗਿਆ ਵੀ ਅੱਗੇ ਤਾਂ ਮਹਾਰਾ ਕਹਿੰਦੇ ਆ ਸਾਰੀ ਉੱਠ ਕੇ ਤੁਰਮੇ ਦੀ ਗੱਲ ਕੀ ਹੈ, ਸਾਰੇ ਸਿੱਖ ਵੀ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਬੈਠੇ ਰਹੇ। ਜਦੋਂ ਸੂਰਜ ਛਿਪਣ ਵਾਲਾ ਹੋਇਆ ਫਿਰ ਮਹਾਰਾਜ ਨੇ ਨੇਤਰ ਖੋਲ੍ਹੇ, ਸਾਵਧਾਨ ਹੋਏ, ਲੰਗਰ ਵਿੱਚ ਗਏ, ਲੰਗਰ ਛਕਿਆ ਅਤੇ ਸਿੱਖਾਂ ਨੇ ਪੁੱਛ ਲਿਆ ਮਹਾਰਾਜ ਕੀ ਕਾਰਨ ਹੈ, ਸਾਰੀ ਦਿਹਾੜੀ ਬੈਠੇ ਰਹੇ। ਕਹਿਣ ਲੱਗੇ ਵੀ ਕਾਬਲ ਦੇ ਵਿੱਚ ਭਾਈ ਗੋਂਦਾ ਸਿੱਖ ਹੈ, ਉਹ ਵੀ ਧਿਆਨ ਦੁਆਰਾ ਸਾਡੇ ਚਰਨਾਂ ਨੂੰ ਫੜ ਕੇ ਅਤੇ ਇਸ ਤਰ੍ਹਾਂ ਅੰਤਰਮੁਖ ਹੋ ਗਿਆ। ਹੁਣ ਸਾਡੇ ਉਹਨੇ ਚਰਨ ਹੀ ਛੱਡੇ, ਅਸੀਂ ਹੁਣ ਚਰਨ ਛੱਡੇ ਤਾਂ ਆਈਏ, ਇਸ ਕਰਕੇ ਹੁਣ ਉਹਦਾ ਧਿਆਨ ਖੁੱਲਿਆ, ਹੁਣ ਉਹਨੇ ਚਰਨ ਛੱਡੇ, ਹੁਣ ਅਸੀਂ ਆ ਗਏ। ਉਹ ਮਹਾਨ ਹੈ ਵੀ ਹੁਣ ਸੁਣ ਕੇ ਸਿੱਖ ਵੀ ਚਰਜ ਹੋ ਗਏ ਵੀ ਐਸਾ ਗੋਂਦਾ ਵੀ ਕਾਬਲ ਬੈਠਾ ਮਾਰ ਉਹਦੇ ਚਰਨ ਫੜ ਕੇ ਬਹਿ ਜਾਂਦਾ ਹੈ। ਫਿਰ ਜਦੋਂ ਕਿਤੋਂ ਆਇਆ ਸੀ ਭਾਈ ਗੋਂਦਾ ਜੀ, ਅਤੇ ਉਹਦੇ ਜਿਹੜੇ ਸਿੱਖ ਸੇਵਕ ਸੀ ਉਹਨਾਂ ਤੋਂ ਪੁੱਛ ਪੜਤਾਲ ਜੀ ਕੀਤੀ ਵੀ ਕਿਤੇ ਕੋਈ ਐਸਾ ਦਿਨ ਵੀ ਆਇਆ ਜਦੋਂ ਭਾਈ ਗੋਂਦਾ ਵੀ ਧਿਆਨ ਲੈ ਕੇ ਸਾਰੀ ਦਿਹਾੜੀ ਬੈਠ ਗਿਆ, ਵੇਖ ਲਿਆ ਹੀ ਨਹੀਂ। ਉਹ ਕਹਿੰਦੇ ਵੀ ਤੁਸੀਂ ਕਿਵੇਂ ਪੁੱਛਦੇ ਹੋ? ਕਹਿੰਦੇ ਵੀ ਇੱਥੇ ਸੱਤਵੇਂ ਪਾਤਸ਼ਾਹ ਸਤਿਗੁਰੂ ਹਰਿਰਾਏ ਸਾਹਿਬ ਜੀ ਸਾਰੀ ਦਿਹਾੜੀ ਬੈਠੇ ਰਹੇ ਸੀ, ਉੱਠੇ ਨਹੀਂ ਸੀ। ਕਹਿੰਦੇ ਹਾਂ, ਇੱਕ ਦਿਨ ਵੀ ਭਾਈ ਗੋਂਦਾ ਜੀ ਨੇ ਐਸਾ ਕੀਤਾ ਸੀ, ਜਾਂ ਤੜਕੇ ਇਸ਼ਨਾਨ ਦੀ ਕਿਰਿਆ ਕਰਕੇ ਧਿਆਨ ਵਿੱਚ ਬੈਠੇ, ਸਾਰਾ ਦਿਨ ਹੀ ਲੰਘਾ ਤਾ ਸੀ, ਸੂਰਜ ਛਿਪਣ ਲੱਗਿਆ ਸੀ ਉਦੋਂ ਆਪਨੇ ਨੇਤਰ ਖੋਲ੍ਹੇ ਸੀ। ਕਹਿੰਦੇ ਵੀ ਇੱਥੇ ਸਤਿਗੁਰੂ ਹਰਿਰਾਏ ਸਾਹਿਬ ਜੀ ਨੇ ਵੀ ਇਹਨਾਂ ਦੇ ਬਚਨ ਕੀਤੇ ਸੀ ਵੀ ਭਾਈ ਗੋਂਦਾ ਬਹੁਤ ਵੱਡਾ ਧਿਆਨੀ ਹੈ। ਇਸ ਤਰ੍ਹਾਂ ਇਹ ਜਿਹੜਾ ਭਾਈ ਗੋਂਦਾ ਸੀ ਇਹ ਵੀ ਸ੍ਰੀ ਗੁਰਦਿੱਤਾ ਜੀ ਦਾ ਫਿਰ ਸੇਵਕ ਬਣਿਆ, ਇਹ ਵੀ ਇਹਨਾਂ ਦੀ ਹਜ਼ੂਰੀ ਵਿੱਚ ਰਹਿਣ ਲੱਗਿਆ ਸੀ। ਹਾਂ, ਇਸ ਤਰ੍ਹਾਂ ਬਾਲੂ ਹਸਨਾ ਫੂਲ ਗੋਂਦ ਫੂਲ ਪੁੰਨ ਗੋਂਦਾ ਔਰ ਅਲਮਸਤ, ਭਾਈ ਗੋਂਦਾ ਜੀ ਇਹ ਕਾਬਲ ਨਿਵਾਸੀ ਉੱਥੇ ਸਿੱਖੀ ਦੇ ਪ੍ਰਚਾਰ ਲਈ, ਫਿਰ ਇੱਕ ਸੀ ਅਲਮਸਤ ਸਾਧੂ, ਹਮੇਸ਼ਾ ਪੂਰਾ ਹੀ ਮਸਤ ਰਹਿੰਦਾ ਸੀ। ਇਸ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੋ ਇਹ ਨਾਨਕ ਮਤਾ ਸਾਹਿਬ ਅਸਥਾਨ ਇੱਥੇ ਝਾੜੂ ਬਹਾੜੂ ਤੋਂ ਬੱਤੀ ਕਰਨ ਲਈ ਭੇਜਿਆ ਸੀ ਵੀ ਤੂੰ ਇੱਥੇ ਰਿਹਾ ਕਰ। ਇੱਥੇ ਫਿਰ ਉਹ ਸਿੱਧਾ ਨਾਥਾਂ ਨੇ ਇਹਨੂੰ ਤੰਗ ਕੀਤਾ, ਕਹਿੰਦੇ ਵੀ ਤੂੰ ਚਲਿਆ ਜਾ, ਤੂੰ ਭੱਜ ਜਾ। ਕਹਿਣ ਲੱਗਾ ਵੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ ਹੈ, ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਇੱਥੇ ਡਿਊਟੀ ਲਾਈ ਹੈ, ਮੈਂ ਨਹੀਂ ਇਹਨੂੰ ਛੱਡਣਾ ਹੈ। ਉਹ ਸਿੱਧ ਕਹਿੰਦੇ ਨਹੀਂ, ਗੁਰੂ ਨਾਨਕ ਸਾਹਿਬ ਦਾ ਨਹੀਂ ਹੈ, ਇਹ ਤਾਂ ਸਾਡੇ ਗੋਰਖਨਾਥ ਦਾ ਤਪ ਅਸਥਾਨ ਹੈ, ਤੂੰ ਕੌਣ ਲੱਗਦਾ ਇਹਦਾ? ਝਗੜਾ ਹੋ ਗਿਆ। ਉਹ ਕਹਿੰਦਾ ਮੈਂ ਛੱਡਣਾ ਨਹੀਂ ਹੈ, ਕਹਿੰਦੇ ਸਿਹਾਰਨਾ ਹੈ। ਅਖੀਰੀ ਧੱਕੇ ਧੁੱਕੇ ਜੇ ਮਾਰ ਕੇ ਅਲਬਸ ਨੂੰ ਕੱਢ ਦਿੱਤਾ ਇਹ ਸਿੱਧਾ ਨਾਥਾਂ ਨੇ, ਅਤੇ ਉਦੋਂ ਬਾਅਦ ਪਿੱਪਲ ਨੂੰ ਲਾਤੀ ਅੱਗ 'ਤੇ ਸਾੜਤਾ। ਕਹਿੰਦੇ ਇਹਦੀਆਂ ਨਿਸ਼ਾਨੀਆਂ ਤੂੰ ਜ਼ਿਆਦਾ ਦੱਸ ਦੇ, ਪਿੱਛੇ ਦੇ ਪੱਤੇ ਪੱਤੇ 'ਤੇ ਗੁਰੂ ਨਾਨਕ ਦਾ ਪੰਜਾ ਲੈ, ਕਹਿੰਦੇ ਨਿਸ਼ਾਨੀ ਕਾਤੋਂ ਹੁਣ ਸਾਡਾ ਹੈ। ਫਿਰ ਜਿਹੜਾ ਅਲਮਸ ਸਾਧੂ ਹੈ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੇਤੇ ਕਰ ਲੱਗਿਆ ਕਿ ਮਹਾਰਾਜ ਤੁਸੀਂ ਇਹ ਸੇਵਾ ਵਾਸਤੇ ਭੇਜਿਆ ਸੀ, ਇੱਥੇ ਇਹਨਾਂ ਨੇ ਬੇਅਦਬੀ ਕਰ ਦਿੱਤੀ ਹੈ, ਹੁਣ ਬੋੜੋ ਮਹਾਰਾਜ ਆਪ, ਇਹ ਮੈਂ ਤਾਂ ਕੁਝ ਕਰ ਨਹੀਂ ਸਕਦਾ, ਮੈਂ ਤਾਂ ਸਾਧੂ ਹੈ, ਤੁਸੀਂ ਮਹਾਰਾਜ ਖੜਕਾਓ ਖੰਡਾ। ਫਿਰ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹ ਸਾਰੀ ਫੌਜ ਨੂੰ ਲੈ ਕੇ ਫਿਰ ਇੱਧਰ ਆਏ ਸਨ। ਜਦੋਂ ਇਹ ਸਿੱਧਾ ਨਾਥਾਂ ਨੇ ਦੇਖਿਆ ਵੀ ਆ ਗਏ ਆ ਬਰਸ਼ਿਆਂ ਵਾਲੇ, ਫਿਰ ਭੱਜ ਗਏ। ਇਹ ਸਿੱਧੇ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਤੇ ਗਏ, ਅਲਮਾਸ ਸਾਧੂ ਨੂੰ ਨਾਲ ਲਿਆ ਹੈ, ਕਹਿਣ ਲੱਗੇ ਵੀ ਸੁੱਚਾ ਜਲ ਲਿਆਓ। ਉਹ ਸੁੱਚਾ ਜਲ ਲਿਆਂਦਾ ਜਦੋਂ ਛਿੜਕਿਆ ਹੈ, ਉਹ ਸਵੇਰੇ ਹੀ ਉਹ ਜਿਹੜਾ ਪਿੱਪਲ ਦਾ ਦਰਖਤ ਹੈ ਫਿਰ ਹਰਾ ਭਰਾ ਹੋਇਆ ਹੈ, ਲਗਰਾਂ ਜੀਆਂ ਫੁੱਟੀਆਂ ਦੇਰੇ ਦੇਰੇ ਬਹੁਤ ਵੱਧ ਗਈਆਂ ਹਨ। ਫਿਰ ਅਲਮਾਸ ਸਾਧੂ ਨੇ ਦੇਖਿਆ ਵੀ ਪੱਤੇ ਤੇ ਪੰਜੇ ਦਾ ਨਿਸ਼ਾਨ ਨਹੀਂ ਹੈ। ਕਹਿਣ ਲੱਗਿਆ ਮਹਾਰਾ, ਪਹਿਲਾਂ ਗੁਰੂ ਨਾਨਕ ਸਾਹਿਬ ਦੀ ਇਹ ਨਿਸ਼ਾਨੀ ਸੀ ਤੇ ਹੁਣ ਪੱਤੇ ਤੇ ਕੋਈ ਨਿਸ਼ਾਨ ਨਹੀਂ ਦਿੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਚੰਗਾ ਵੀ ਹੈ, ਜਲ ਵਿੱਚ ਕੇਸਰ ਘੋਲੋ, ਹੁਣ ਸਾਡੀ ਇੱਥੇ ਆਉਣ ਦੀ ਨਿਸ਼ਾਨੀ ਹੋਵੇਗੀ। ਫਿਰ ਉਹ ਕੇਸਰ ਘੋਲ ਕੇ ਆਪ ਜੀ ਨੇ ਉਹ ਫਿਰ ਛਿੜਕਾ ਜਿਹਾ ਮਾਰਿਆ ਪਿੱਪਲ ਦੇ ਦਰਖਤ ਉੱਪਰ ਅਤੇ ਹੁਣ ਉਹ ਵੀ ਹੈ, ਇੱਕ ਇੱਕ ਪੱਤੇ 'ਤੇ ਦੇਖੋ ਪੀੜਾ ਰੰਗ ਹੈ ਉਹਦੇ ਵਿੱਚੋਂ। ਇਸ ਕਰਕੇ ਇਹ ਚੌਥਾ ਸੀ ਅਲਮਾਸ ਸਾਧੂ ਸ੍ਰੀ ਗੁਰਦਿੱਤਾ ਜੀ ਦਾ ਸੇਵ। ਚੌਹੀ ਥਾਈਂ ਇਹ ਰਹਿੰਦੇ ਸਨ, ਇੱਕ ਕਾਬਲ ਵਿੱਚ ਰਹਿੰਦਾ ਸੀ, ਇਹਦੇ ਗੁਰਦਿੱਤਾ ਜੀ ਦੇ ਕੋਲ ਹੀ ਰਹਿੰਦਾ ਸੀ, ਘੋੜੇ ਦੀ ਸੇਵਾ ਕਰਦਾ, ਜਿੱਥੇ ਪਹਿਲਾਂ ਛੇਵੇਂ ਪਾਤਸ਼ਾਹ ਦੇ ਅੱਗੇ ਘੋੜੇ ਦੇ ਭੱਜਦਾ, ਫਿਰ ਗੁਰਦਿੱਤਾ ਜੀ ਦੇ ਭੱਜਣ ਲੱਗ ਗਿਆ ਸੀ, ਇਹ ਘੋੜ ਰਿਹਾ। ਇਸ ਤਰ੍ਹਾਂ ਇਹ ਚਾਰ ਕਹਿੰਦੇ, ਜਿਹੜਾ ਬਾਲੂ ਹਸਨਾ ਹੈ, ਫੂਲ ਹੈ, ਗੁੰਦ ਹੈ, ਅਲਮਸਤ ਹੈ, ਮੁੱਖ ਉਦਾਸੀ ਇਹ ਭਾਏ, ਕਹਿੰਦੇ ਜਿਹੜਾ ਉਦਾਸੀਆਂ ਦਾ ਪੰਥ ਉਹਦੇ ਵਿੱਚੋਂ ਇਹ ਚਾਰ ਮੁਖੀ ਗੁਰਦਿੱਤਾ ਜੀ ਦੇ ਸੇਵਕ ਹੋਏ। ਬਹਰੋ ਸਾਧ ਸਮਤ ਸਤ, ਬਾਕੀ ਤਾਂ ਸਾਰੇ ਬੇਨਤੀ ਬੇਅੰਤ, ਉਹਨਾਂ ਦਾ ਗਿਣਨਾ ਕੀ ਹੈ, ਚਾਰ ਤੂੰ ਇਹਨਾਂ ਦੇ ਪ੍ਰਸਿੱਧ ਹਨ। ਚੌਪਈ ਤਿੰਨ ਤੇ ਬਿਦਤਿਓ ਪੰਥ ਉਦਾਸੀ, ਕਹਿੰਦੇ ਇਸ ਤਰ੍ਹਾਂ ਇਹਨਾਂ ਤੋਂ ਜਿਹੜਾ ਉਦਾਸੀ ਪੰਥ ਹੈ ਪ੍ਰਗਟ ਹੋਇਆ ਹੈ। ਲਖੋ ਭਾਏ ਲੱਖ ਭਾਏ ਕਰ ਹੈ ਤਪ ਰਾਸੀ, ਕਹਿੰਦੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਵਿੱਚ ਹੀ ਹੋਏ ਉਦਾਸੀ, ਸੰਤ ਬਹੁਤ ਰੱਬ ਤਪਦੇ, ਧੂੜੇ ਜ਼ਿਆਦਾ ਹੀ ਤਾਪਦੇ ਨਾ ਹੈ। ਸ੍ਰੀ ਨਾਨਕ ਕੇ ਅਸ ਜੁਗ ਨੰਦਨ, ਭਾਈ ਸਾਹਿਬ ਭਾਈ ਰਾਮ ਕੌਰ ਜੀ ਸਿੰਘਾਂ ਨੂੰ ਪ੍ਰਸੰਗ ਸੁਣਾਉਂਦੇ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਇਸ ਤਰ੍ਹਾਂ ਦੇ ਦੋ ਪੁੱਤਰ ਸਨ, ਕਵ ਸੰਤੋਖ ਸਿੰਘ ਠਾਨਤ ਬੰਦਨ। ਕਵੀ ਸੰਤੋਖ ਸਿੰਘ ਜੀ ਨੇ ਉਹਦਾ ਉਲੱਥਾ ਕੀਤਾ, ਸਰੋਤਿਆਂ ਨੂੰ ਇਹ ਕਥਾ ਸੁਣਾਈ ਹੈ, ਇਸ ਕਰਕੇ ਕਵੀ ਆਪਣੇ ਵੱਲੋਂ ਕਹਿ ਰਿਹਾ ਵੀ ਐਸੇ ਦੋਵਾਂ ਸੁਪੁੱਤਰਾਂ ਨੂੰ ਮੈਂ ਵੀ ਨਮਸਕਾਰ ਕਰਦਾ ਹਾਂ, ਗੁਰੂ ਨਾਨਕ ਸਾਹਿਬ ਦੇ ਪੁੱਤਰ ਅਤੇ ਐਸੇ ਮਹਾਨ ਹੈ ਵੀ ਇੱਕ ਤਾਂ ਉਹ ਲੇਖਾ ਦੇਣੀ ਸਣੇ ਦੇ ਹੀ ਚਲਿਆ ਗਿਆ, ਦੂਜੇ ਐਸੇ ਮਹਾਨ ਹੋਏ। ਇਸ ਤਰ੍ਹਾਂ ਇਹ ਪ੍ਰਸੰਗ ਜਿਵੇਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸੁਣਾਇਆ ਸੀ, ਉਸੇ ਦਾ ਉਲੱਥਾ ਕਵੀ ਸੰਤੋਖ ਸਿੰਘ ਨੇ ਛੰਦਾਬੰਦੀ ਵਿੱਚ ਕੀਤਾ, ਉਹ ਆਪਾਂ ਪੜ੍ਹਿਆ ਸੁਣਿਆ ਹੈ ਕੋਈ ਸਮਾਂ। ਇਸ ਤੋਂ ਅੱਗੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਉਹ ਥੋੜ੍ਹੀ ਜਿਹੀ ਜੀਵਨੀ ਕਹੀ ਹੈ, ਇਹ ਦੂਸਰੇ ਪਾਤਸ਼ਾਹ ਇਹ ਤੀਸਰੇ ਪਾਤਸ਼ਾਹ ਥੋੜ੍ਹਾ ਥੋੜ੍ਹਾ ਸੰਖੇਪਤ ਜੀਵਨ ਸੁਣਾਏਗਾ। ਇਹ ਸਿੰਘਾਂ ਨੇ ਕਿਹਾ ਮਹਾਰਾਜ ਖੋਲ੍ਹ ਕੇ ਸੁਣਾਓ, ਫਿਰ ਜਿਵੇਂ ਖੋਲ੍ਹ ਕੇ ਸੁਣਾਇਆ, ਉਸੇ ਦਾ ਲੱਥਾ ਕਵੀ ਸਿੰਘ ਸੰਤੋਖ ਸਿੰਘ ਨੇ ਛੱਦਾਬੰਦੀ ਵਿੱਚ ਖੋਲ੍ਹ ਕੇ ਕਰ ਦਿੱਤਾ ਹੈ, ਉਹ ਫਿਰ ਹੁਣ ਚੌਥਾ ਚੌਲਾ ਪੋਥੀਆਂ ਬਣ ਗਈ ਹੈ। ਨਾਨਕ ਪ੍ਰਕਾਸ਼ ਦੀਆਂ ਤਿੰਨ ਹੈ ਅਤੇ ਬਾਕੀ ਇਹ 10 ਏਰੀਆਂ ਹਨ। ਗੁਰਪ੍ਰਤਾਪ ਸਿੰਘ ਨੌ ਸਤਿਗੁਰਾਂ ਦਾ ਇਤਿਹਾਸ ਇਹ 10 ਪੋਥੀਆਂ ਵਿੱਚ ਆ ਜਾਂਦਾ ਹੈ। ਉਹ ਰੋ ਵਿਚਾਰ ਉਹ ਆਪਾਂ ਹੁਣੇ ਪੁੱਤਰ ਜੀਵਨ ਵਾਲੀ ਪੋਥੀ ਹੋਣ ਕਰਕੇ ਪੰਜਵੀਂ ਉਹ ਹੈ, ਚੌਥੀ ਪੋਥੀ ਹੈ ਇਤਿਹਾਸ ਦੀ। ਇਸ ਤਰ੍ਹਾਂ ਅੱਗੇ ਜਿਵੇਂ ਉਹ ਸੰਖਿਪਤ ਰੂਪ ਸੂਤਰ ਰੂਪ ਵਿੱਚ ਗੁਰੂ ਕਾ ਇਤਿਹਾਸ ਗੁਰਪ੍ਰਣਾਲੀ ਰੂਪ ਵਿੱਚ ਆਏਗਾ, ਉਹ ਆਪਾਂ ਅੱਗੇ ਸਰਵਣ ਕਰਾਂਗੇ। ਇੱਥੇ ਸਮਾਪਤੀ ਹੈ ਜੀ। ਤਿੰਨ ਤੇ ਬਿਦਤਿਓ ਪੰਥ ਉਦਾਸੀ, ਲੱਖ ਭਾਏ ਕਰਹਿ ਤਪ ਰਾਸੀ, ਸ੍ਰੀ ਨਾਨਕ ਕੇ ਅਸ ਜੁਗ ਨੰਦਨ, ਕਵ ਸੰਤੋਖ ਸਿੰਘ ਠਾਨਤ ਬੰਦਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।